ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਸਾਰਸਤੀ ਸਿਮਰਨ ਉਦਦ ਕਵਿਤਾ ਪ੍ਰਦ ਜੋ ਇੰਦ ਬਿਗਸਤ ਸ੍ਰੋਤਾ ਕੁਮਦ ਸੁਨ ਕੋਕ ਬਿਮੁਖ ਦੁਖ ਦੁੰਦ ਸਾਰਸਤੀ ਸਿਮਰਨ ਉਦਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਸੰਗ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿਖੇ ਮਹਾਨ ਸੁੰਦਰ ਦੀਵਾਨ ਸਜ ਰਿਹਾ ਪ੍ਰਕਾਸ਼ ਸੇਵਾ ਦੇ ਨਾਲ ਹੀ ਗ੍ਰੰਥੀ ਸਾਹਿਬਾਨ ਦੇ ਰਾਹੀਂ ਗੁਰਬਾਣੀ ਦਾ ਪਾਠ ਜਾਪ ਅੰਮ੍ਰਿਤ ਵੇਲੇ ਤੋਂ ਹੋਇਆ ਹੈ। ਵਾਈ ਪਾਈ ਸਮੇਂ ਸਮੇਂ ਹਾਜ਼ਰੀਆਂ ਭਰਦੇ ਹੋਏ ਜਿੰਨਾ ਕੁ ਸਮਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੰਗਤ ਰੂਪ ਵਿੱਚ ਜੁੜ ਕੇ ਜਿੰਨਾ ਕੁ ਸਮਾਂ ਕਿੰਨੇ ਨੇ ਬਾਣੀ ਸੁਣੀ ਪੜ੍ਹੀ ਹੈ ਉਹਨੇ ਕੁ ਸਮੇਂ ਨੂੰ ਸਫਲ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਆਪਾਂ ਪੜ੍ਹ ਸੁਣ ਰਹੇ ਹਾਂ ਜੋ ਲੜੀਵਾਰ ਰੂਪ ਵਿੱਚ ਹੀ ਕਈ ਸਾਲ ਤੋਂ ਹੀ ਪ੍ਰਾਰੰਭ ਹੋ ਰਿਹਾ ਸੀ। ਸੋ ਕੱਲ੍ਹ ਦੇ ਦੀਵਾਨ ਵੀ ਜਿਵੇਂ ਭਾਈ ਬਾਲਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਆਪ ਹੁਣ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਹੀ ਪੱਕੇ ਤੌਰ 'ਤੇ ਟਿਕ ਗਏ ਹੋ, ਦਾਸ ਨੂੰ ਆਪਣੇ ਗ੍ਰਹਿ ਆਪਣੇ ਜਨਮ ਨਗਰ ਜਾਣ ਦੀ ਆਗਿਆ ਬਖਸ਼ੋ। ਗੁਰੂ ਮਹਾਰਾਜ ਨੇ ਖੁਸ਼ੀ ਖੁਸ਼ੀ ਇਹਨੂੰ ਬਦੌਗੀ ਦੇ ਦਿੱਤੀ ਹੈ ਅਤੇ ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਕਿਹਾ ਵੀ ਇਸ ਤਰ੍ਹਾਂ ਮੈਂ ਗੁਰੂ ਮਹਾਰਾਜ ਜੀ ਦੇ ਪਾਸੋਂ ਆਗਿਆ ਲੈ ਕੇ ਆਪਣੇ ਜਨਮ ਨਗਰ ਆ ਗਿਆ ਸੀ, ਉਦੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੁਛ ਸਮੇਂ ਤੋਂ ਬਾਅਦ ਸੱਚਖੰਡ ਗਮਨ ਕਰ ਗਏ ਸਨ। ਸੋ ਉਹ ਸਾਰਾ ਕੁਛ ਆਪ ਜੀ ਨੇ ਅੱਖਾਂ ਨਾਲ ਦੇਖਿਆ, ਉਹ ਸਭ ਤੁਸੀਂ ਜਾਣਦੇ ਹੋ ਵੀ ਕਿਵੇਂ ਜੋਤੀ ਚੋਰ ਸਮਾਨ ਤੋਂ ਪਹਿਲਾਂ ਉਹਨਾਂ ਨੇ ਬਚਨ ਬਿਲਾਸ ਕੀਤੇ ਅਤੇ ਉਹਨਾਂ ਦੇ ਸੱਚਖੰਡ ਗਾਉਣ ਤੋਂ ਬਾਅਦ ਮੁਸਲਮਾਨਾਂ ਹਿੰਦੂਆਂ ਅਤੇ ਉਹਨਾਂ ਦੇ ਸਿੱਖਾਂ ਵਿੱਚ ਕਿਵੇਂ ਆਪੋ ਵਿੱਚ ਹੀ ਉਹਨਾਂ ਦੇ ਸੰਸਕਾਰ ਸੰਬੰਧੀ ਕੋਈ ਮਤਭੇਦ ਪਏ ਅਤੇ ਮੁਸਲਮਾਨ ਕਹਿੰਦੇ ਵੀ ਸਾਡੇ ਇਹ ਪੀਰ ਹਨ ਗੁਰੂ ਨਾਨਕ ਸਾਹਿਬ ਜੀ, ਇਹਨਾਂ ਨੂੰ ਅਸੀਂ ਮਜ਼ਰ ਪਹੁੰਚਾਵਾਂਗੇ ਯਾਨੀ ਕਬਰ ਵਿੱਚ ਦਫਨਾਵਾਂਗੇ। ਹਿੰਦੂ ਅਤੇ ਸਿੱਖ ਕਹਿੰਦੇ ਸਨ ਵੀ ਇਹ ਸਾਡੇ ਗੁਰੂ ਹਨ, ਸਿੱਖ ਕਹਿੰਦੇ ਸਾਡੇ ਸਤਿਗੁਰੂ ਹੈ, ਅਸੀਂ ਇਹਨਾਂ ਦਾ ਸੋਹਣੇ ਢੰਗ ਨਾਲ ਸੰਸਕਾਰ ਕਰਾਂਗੇ। ਫਿਰ ਗੁਰੂ ਨਾਨਕ ਸਾਹਿਬ ਜੀ ਦਾ ਆਵਾਜ਼ਾ ਲਿਆ ਗਿਆ ਸੀ ਅਤੇ ਉਸ ਵੇਲੇ ਉਹ ਆਇਆ ਸੀ ਵੀ ਜਿਹੜਾ ਗੁਰੂ ਹੈ ਨਾ ਉਹ ਗੌਰ ਵਿੱਚ ਹੈ ਅਤੇ ਨਾ ਹੀ ਦੂਜਾ ਕੋਈ ਜਿਹੜਾ ਕੋਈ ਮਠ ਵਗੈਰਾ ਮੜੀ ਵਗੈਰਾ ਹੈ, ਅਤੇ ਗੁਰੂ ਨਾਨਕ ਤਾਂ ਗੁਰੂ ਅੰਗਦ ਸਾਹਿਬ ਦੇ ਹੀਏ ਮੈਂ ਹਿਰਦੇ ਵਿੱਚ ਨਿਵਾਸ ਕਰ ਰਿਹਾ ਹੈ, ਆ ਸਰੀਰ ਹੈ ਜਿਵੇਂ ਤੁਸੀਂ ਮਰਗੀ ਕਰ ਕਰਾ ਲਓ। ਇਸ ਵੇਲੇ ਕਹਿਣ ਲੱਗੇ ਵੀ ਗੁਰੂ ਮਹਾਰਾਜ ਦਾ ਵਾਜਾ ਲੈ ਲਓ, ਪੁੱਛ ਲਓ ਮਹਾਰਾਜ ਕਿਹੜਾ ਗਏ, ਕਹੀ ਰਹੇ ਵੀ ਅਸੀਂ ਤਾਂ ਹਿਰਦੇ ਵਿੱਚ ਹੈ। ਜਦੋਂ ਸਰੀਰ ਕੋਲ ਗਏ ਉੱਥੇ ਹੈ ਹੀ ਨਹੀਂ ਸੀ, ਅਲੋਪ ਹੋ ਗਿਆ, ਇਕੱਲਾ ਚਾਦਰਾ ਜਿਹਾ ਪਿਆ ਸੀ। ਕਹਿਣ ਲੱਗੇ ਵੀ ਇਹ ਤਾਂ ਮਹਾਰਾਜ ਨੇ ਆਪੇ ਨਿਬੇੜਾ ਕਰਦਾ, ਕਾਹਨੂੰ ਐਵੇਂ ਰੌਲਾ ਪਾਉਂਦੇ ਹੋ, ਆ ਚਾਦਰਾ ਪਿਆ, ਅੱਧਾ ਕੁ ਤੁਸੀਂ ਲੈ ਲਓ, ਅੱਧਾ ਕੁ ਅਸੀਂ ਲੈ ਲੈਂਦੇ, ਤੁਸੀਂ ਇਹਨੂੰ ਕਬਰ ਚ ਦਫਨਾ ਲਓ, ਅਸੀਂ ਇਹਦਾ ਸੰਸਕਾਰ ਕਰ ਲੈਂਦੇ ਹਾਂ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨੋ ਜਾਏ, ਉਹ ਮਨਾਸੀ ਪੁਰਖ ਹੈ ਸਾਹਮਣੇ ਰਿਹਾ ਸਮਾਏ। ਵੀ ਸਤਿਗੁਰੂ ਦੇ ਆਉਣ ਜਾਣਾ ਹੈ ਨਹੀਂ ਹੈ, ਇਹ ਤਾਂ ਸਾਡੇ ਸਰੀਰਾਂ ਦਾ ਆਉਣਾ ਜਾਣਾ ਜੰਮਣਾ ਮਰਨਾ ਹੈ। ਜਿਹੜੇ ਸਤਿਗੁਰੂ ਅਕਾਲ ਪੁਰਖ ਜਾਂ ਸਰੂਪ ਹੈ, ਜਦੋਂ ਸਾਡੇ ਭਲੇ ਵਾਸਤੇ ਆਪਣਾ ਸਰੂਪ ਪ੍ਰਗਟ ਕਰ ਲੈਂਦੇ ਹੈ, ਸਾਨੂੰ ਦਰਸ਼ਨ ਹੋਣ ਲੱਗ ਪੈਂਦੇ ਹੈ, ਉਦੋਂ ਅਸੀਂ ਕਹਿੰਦੇ ਮਹਾਰਾਜ ਨੇ ਉਤਾਰ ਧਾਰ ਲਿਆ। ਜਦੋਂ ਉਹਨਾਂ ਦਾ ਸਰੂਪ ਸਾਥੋਂ ਅਲੋਪ ਹੋ ਜਾਂਦਾ ਹੈ, ਦਿਸਣ ਬੰਦ ਹੋ ਜਾਂਦਾ, ਅਸੀਂ ਕਹਿੰਦੇ ਸੱਚਖੰਡ ਗਮਨ ਕਰ ਗਏ। ਹੁਣ ਗੁਰੂ ਦਾ ਆਉਣਾ ਜਾਣਾ ਹੈ ਨਹੀਂ ਹੈ, ਕਿਉਂਕਿ ਗੁਰੂ ਸਰੀਰ ਧਾਰੀ ਨਹੀਂ ਹੈ। ਉਹ ਮਨੁੱਖਾ ਸਰੀਰ ਵਿੱਚੋਂ ਦਰਸ਼ਨ ਜ਼ਰੂਰ ਦੇ ਦਿੰਦਾ ਹੈ ਆਪਣੀ ਨਾਲ, ਉਹ ਗੁਰੂ ਨਾਨਕ ਸਰੂਪ ਦੇ ਵਿੱਚ ਦਰਸ਼ਨ ਦਾਰ ਬਖਸ਼ੇ, ਬੇਅੰਤਾਂ ਨੂੰ ਬੇਅੰਤਾਂ ਨੂੰ ਉਤਾਰਿਆ। ਜਿਵੇਂ ਭਾਈ ਬਾਲਾ ਜੀ ਫਿਰ ਗੁਰੂ ਅੰਗਦ ਸਾਹਿਬ ਜੀ ਦੇ ਗੁਰਤਾ ਗੱਦੀ 'ਤੇ ਬੈਠਣ ਤੋਂ ਬਾਅਦ ਦਰਸ਼ਨ ਕਰਨ ਲਈ ਆਏ, ਜਿਵੇਂ ਬਚਨ ਬਿਲਾਸ ਹੋਏ। ਕੱਲ੍ਹ ਦੇ ਪ੍ਰਸੰਗ ਵਿੱਚ ਆਪਾਂ ਸਾਰਾ ਹੀ ਪੜ੍ਹਿਆ ਸੁਣਿਆ ਹੈ। ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਜਿਵੇਂ ਭਾਈ ਬਾਲਾ ਜੀ ਨੇ ਆਪਣਾ ਪੰਜ ਭਾਰਕ ਸਰੀਰ ਤਿਆਗ ਦਿੱਤਾ ਅਤੇ ਯਾਦ ਵਿੱਚ ਗੁਰਦੁਆਰੇ ਸਾਹਿਬ ਦੇ ਨਾਲ ਹੀ ਛੋਟਾ ਜਿਹਾ ਥੋੜ੍ਹਾ ਨੀਵਾਂ ਜਿਹਾ ਬਣਿਆ ਹੋਇਆ ਹੈ। ਇਹ ਗੁਰੂ ਦੇ ਤੁਲ ਨਹੀਂ ਅਸੀਂ ਹੋਣਾ ਹੈ, ਇਸ ਤਰ੍ਹਾਂ ਕੋਈ ਗੁਰਦੁਆਰਾ ਵੀ ਨਹੀਂ, ਉੱਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਹੈ, ਯਾਦ ਵਜੋਂ ਛੋਟਾ ਜਿਹਾ ਥੋੜ੍ਹਾ ਜਿਹਾ ਹੈ ਬਾਹਰ ਬਾਹਰ। ਜਿਸ ਤਰ੍ਹਾਂ ਉਹ ਕੋਈ ਘਰ ਸੇਵਾ ਵਾਲਿਆਂ ਨੇ ਵੀ ਗੁਰੂ ਨਾਨਕ ਸਾਹਿਬ ਦਾ ਭਾਈ ਬਾਲਾ ਮਹਾਨ ਸਿੱਖ ਸੀ ਵੀ ਉਹਨਾਂ ਦਾ ਵੀ ਯਾਦ ਵਿੱਚ ਕੋਈ ਗੁਰਦੁਆਰਾ ਬਣਨਾ ਚਾਹੀਦਾ। ਉੱਥੇ ਛਤਰੀ ਜੀ ਵਾਲਾ ਜਾਂ ਉਹਨਾਂ ਨੇ ਗੁੰਜਵਾਂ ਵਜਾਤਾ ਸੀ ਥੜੇ ਵਿੱਚ, ਅਤੇ ਉਹ ਫਿਰ ਇਹਨਾਂ ਨੂੰ ਸੁਪਨਾ ਜਿਹਾ ਆਇਆ ਵੀ ਇਹ ਠੀਕ ਨਹੀਂ ਤੁਸੀਂ ਕੀਤਾ, ਮੈਂ ਤਾਂ ਮਹਾਰਾਜ ਦੇ ਚਰਨਾਂ ਵਿੱਚ ਰਹਿਣਾ, ਮੈਂ ਆਪਣੀ ਪੂਜਾ ਨਹੀਂ ਕਰਾਉਣੀ ਹੈ, ਅਤੇ ਇਹ ਤੁਸੀਂ ਨਾ ਰੱਖੋ। ਫਿਰ ਉਹਨਾਂ ਨੇ ਉਵੇਂ ਹੀ ਉਹ ਉੱਪਰੋਂ ਕਿਸਮ ਕਰਦਾ ਉੱਥੇ ਕੁਛ ਲਿਖਿਆ ਲੁਕਿਆ ਵੀ ਹੈ ਨਹੀਂ ਹੈ। ਪੱਤਰਕਾਰ ਸੇਵਾ ਵਾਲੇ ਜਿਹੜੇ ਉੱਥੇ ਹੈਗੇ ਉਹ ਦੱਸ ਦੱਸਦੇ ਨੇ ਵੀ ਇੱਥੇ ਭਾਈ ਬਾਲਾ ਜੀ ਦਾ ਸੰਸਕਾਰ ਕੀਤਾ ਸੀ, ਫਿਰ ਤਾਂ ਕੋਈ ਸ਼ਰਧਾ ਨਾਲ ਉੱਥੇ ਵੀ ਧੰਨ ਭਾਈ ਬਾਲਾ ਉਹਦਾ ਸਿਰ ਚੁੱਕ ਜਾਂਦਾ ਹੈ, ਨਹੀਂ ਤਾਂ ਜਿੰਨੇ ਮਰਜ਼ੀ ਉੱਥੇ ਯਾਤਰੂ ਜਾਣ, ਉਹ ਕਿਉਂ ਉੱਥੇ ਲਿਖਿਆ ਲੁਖਿਆ ਨਹੀਂ ਨਾ ਹੈ ਵੀ ਇੱਥੇ ਭਾਈ ਬਾਲਾ ਜੀ ਦਾ ਸੰਸਕਾਰ ਕੀਤਾ ਹੈ। ਇਸ ਕਰਕੇ ਆਮ ਨੂੰ ਸਮਝਦੇ ਵੀ ਇੱਥੇ ਵੀ ਕਿਤੇ ਮੱਸਿਆ ਪੁੰਨਿਆ ਨੂੰ ਦੀਵਾਨ ਲੱਗਦਾ ਹੋਊਗਾ, ਮਹਾਰਾਜ ਪ੍ਰਕਾਸ਼ ਹੁੰਦਾ ਹੋਊਗਾ। ਪਤਾ ਮਹਾਤਰਾਂ ਨੂੰ ਵੀ ਉਹਨਾਂ ਦੱਸਣ 'ਤੇ ਪਤਾ ਚੱਲਿਆ ਕਿ ਆਹ ਉਹਨਾਂ ਦੀ ਯਾਦ ਵਿੱਚ ਅਥੜਾ ਹੈ। ਇਸ ਕਰਕੇ ਵੀ ਭਾਈ ਬਾਲਾ ਜੀ ਮਹਾਰਾਜ ਨਾਲ ਰਹੇ ਹੈ, ਪਰ ਉਹਦੇ ਬਾਅਦ ਵਿੱਚ ਹੁਣ ਸਾਡੀ ਪੂਜਾ ਨਾਲ ਉਸ ਜਿੱਥੇ ਇਸ ਸਰੀਰ 'ਤੇ ਅੱਗੇ ਸਾਨੂੰ ਨਾ ਕੋਈ ਮੱਥੇ ਟੇਕੀ ਜਾਏ, ਉਹ ਗੋਤ ਰੂਪ ਵਿੱਚ ਹੀ ਹੈ, ਉਹਨਾਂ ਦੇ ਫੁਰਨੇ ਅਨੁਸਾਰ ਹੀ ਸਾਰਾ ਕੁਛ ਹੋਇਆ ਹੈ। ਉਹ ਸਾਰਾ ਪ੍ਰਸੰਗ ਆਪਾਂ ਪਲ ਪੜ੍ਹਿਆ ਸੁਣਿਆ, ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਜਿਨ੍ਹਾਂ ਦਾ ਪਹਿਲਾ ਨਾਮ ਮਾਪਿਆਂ ਨੇ ਲੈਣਾ ਜੀ ਰੱਖਿਆ ਸੀ, ਅਤੇ ਉਹ ਖਡੂਰ ਸਾਹਿਬ ਤੋਂ ਚੱਲਦੇ ਹੋਏ ਸ਼੍ਰੀ ਕਰਤਾਰਪੁਰ ਸਾਹਿਬ ਦੇ ਮਹਾਰਾਜ ਦਰਸ਼ਨ ਦੀਦਾਰ ਕਰਨ ਲਈ ਚੱਲ ਕੇ ਆਏ। ਉਹਨਾਂ ਦਾ ਇਹ ਸਾਰਾ ਮੁੱਢਲਾ ਜਿਹੜਾ ਜੀਵਨ ਹੈ, ਮੁੱਢਲਾ ਪ੍ਰਸੰਗ ਹੈ, ਪ੍ਰਾਰੰਭ ਹੋ ਰਿਹਾ ਹੈ। ਉਹ ਜਿਸ ਤਰ੍ਹਾਂ ਵੀ ਆਉਂਦਾ ਪਰ ਮਿਲ ਕੇ ਸੁਣੀਏ ਜੀ, ਸਾਰਸਤੀ ਸਿਮਰਨ ਉਦਦ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਇਹ ਕਥਾ ਸੁਣ ਵਾਲੇ ਸਿੰਘੋ ਗੁਰਸਿੱਖੋ, ਜਿਹੜੀ ਇਹ ਸਾਰਦਾ ਹੈ, ਇਹਦਾ ਜਿਹੜਾ ਸਿਮਰਨ ਹੈ, ਇਹ ਸਮੁੰਦਰ ਦੇ ਬੱਤ ਹੈ। ਇਹ ਕਵੀਆਂ ਦਾ ਜਿਵੇਂ ਸੰਕੇਤ ਕੀਤਾ ਹੈ, ਨਿਜ ਬੰਨਿਆ ਝੁਰਾ ਬੰਨਿਆ, ਉਹਦੇ ਅਨੁਸਾਰ ਇਹ ਮੰਗਲ ਹੈ। ਕੋਈ ਵੀ ਭਾਵੇਂ ਮੁਸਲਮਾਨ ਕਵੀ ਹੋਵੇ ਜਾਂ ਹਿੰਦੂ ਹੋਵੇ, ਉਹ ਦੋਵੇਂ ਇਸ ਕਵਿਤਾ ਦੀ ਦਾਤੀ ਸ਼ਕਤੀ ਮੰਨੀ ਆ, ਉਹਦਾ ਉਹਨੂੰ ਚਿੰਤਨ ਕਰਦੇ, ਉਹਨੂੰ ਯਾਦ ਕਰਦੇ। ਉਸ ਅਨੁਸਾਰ ਕਵੀ ਸੰਤੋਖ ਸਿੰਘ ਜੀ ਨੇ ਉਹਦਾ ਇਹ ਚਿੰਤਨ ਕਰਨ ਨੂੰ ਮੰਗਲ ਕੀਤਾ ਹੈ। ਦੂਜੇ ਰੂਪ ਦੇ ਵਿੱਚ ਜਿਹੜਾ ਪਰਮਾਰਥ ਦਾ ਅਰਥ ਹੈ, ਉਹ ਸਾਰ ਨੂੰ ਸ੍ਰੇਸ਼ਠ ਦਾ ਹੁੰਦਾ ਹੈ, ਜਿਹੜਾ ਸਾਰ ਸ੍ਰੇਸ਼ਠ ਬ੍ਰਹਮ ਗਿਆਨ ਹੈ, ਉਹਦੇ ਅਨੁਸਾਰ ਸਤੀ ਇਸਤਤੀ ਬਣ ਜਾਊਗਾ। ਜਿਹੜਾ ਸ੍ਰੇਸ਼ਟ ਗਿਆਨ ਉਹਨੂੰ ਇਸਤਤ ਕਰਨ ਵਾਲੀ ਉਹ ਕੀ ਹੈ? ਗੁਰਬਾਣੀ, ਉਹ ਤੁਰਕੀ ਬਾਣੀ, ਸੱਚ ਕੀ ਬਾਣੀ ਹੈ। ਜਾਂ ਸ੍ਰੇਸ਼ਟ ਗਿਆਨ ਨੂੰ ਹਿਰਦੇ ਵਿੱਚ ਇਸਤਤ ਕਰਨ ਵਾਲੀ ਜਿਹੜੀ ਗੁਰਬਾਣੀ ਹੈ, ਉਹਦਾ ਸਿਮਰਨ ਹੈ, ਉਹ ਸਮੁੰਦਰ ਵੱਤ ਹੈ। ਕਵਿਤਾ ਪ੍ਰਦ ਜੋ ਇੰਦ, ਜਿਹੜੀ ਬਾਣੀ ਦਾ ਸਿਮਰਨ ਸਮੁੰਦਰ ਵੰਤ ਹੈ, ਜਿਹੜਾ ਕੋਈ ਸਮੁੰਦਰ ਵਿੱਚੋਂ 14 ਰਤਨ ਨਿਕਲੇ ਹੈ, ਉਹਨਾਂ ਵਿੱਚੋਂ ਇੱਕ ਚੰਦਰਮਾ ਵੀ ਇਹ ਉਹੀ ਪੈਦਾ ਹੋਇਆ ਹੈ। ਇੱਥੇ ਕਹਿੰਦੇ ਵੀ ਜਿਹੜੀ ਇਹ ਬਾਣੀ ਦਾ ਸਿਮਰਨ ਸਮੁੰਦਰ ਵੱਤ ਹੈ, ਇਹ ਸਿਮਰਨ ਨੂੰ ਸਮੁੰਦਰ ਦੇ ਵਿੱਚੋਂ ਕਵਿਤਾ ਰੂਪੀ ਕਹਿੰਦੇ, ਜਿਹੜੇ ਚੰਦਰਮਾ ਉਹਨੂੰ ਉਹਦਾ ਇਹ ਦਾਤਾ ਹੈ। ਆ ਜਿਹੜਾ ਗੁਰਬਾਣੀ ਦਾ ਸਿਮਰਨ ਕਰਦਾ, ਗੁਰਬਾਣੀ ਨੂੰ ਯਾਦ ਕਰਦਾ, ਚਿੰਤਨ ਕਰਦਾ, ਜਪਦਾ ਹੈ, ਉਹਦੇ ਅੰਦਰ ਕਵਿਤਾ ਰੂਪੀ ਜਿਹੜਾ ਚੰਦਰਮਾ ਉਹ ਪ੍ਰਗਟ ਹੋਇਆ ਹੁੰਦਾ ਹੈ, ਚੜ੍ਹਿਆ ਹੁੰਦਾ ਹੈ। ਜਿਵੇਂ ਸਮੁੰਦਰ ਵਿੱਚੋਂ ਚੰਦਰਮਾ ਹੋਇਆ ਹੈ, ਇਸ ਤਰ੍ਹਾਂ ਬਾਣੀ ਦੇ ਸਿਮਰਨ ਵਿੱਚੋਂ, ਸਮੁੰਦਰ ਵਿੱਚੋਂ ਕਵਿਤਾ ਰੂਪੀ ਜਿਹੜੇ ਚੰਦਰਮਾ ਉਹ ਪ੍ਰਗਟ ਹੋ ਜਾਣਾ ਹੈ। ਚੰਦਰਮਾ ਰੂਪੀ ਜਿਹੜੀ ਕਵਿਤਾ ਰੂਪੀ ਚੰਦਰਮਾ ਇਹਨੂੰ ਦੇਣ ਵਾਲਾ ਦਾ ਸਿਮਰਨ ਹੈ। ਬਿਗਸਤ ਸਰੋਤਾ ਕੁਮਦ ਸੁਨ, ਪੂਰਨਮਾਸੀ ਦੇ ਚੰਦਰਮਾ ਰੂਪ ਜਿਹੜੀ ਇਹ ਕਵਿਤਾ ਹੈ, ਇਸ ਨੂੰ ਜਿਹੜੇ ਸਰੋਤੇ ਹੈ, ਭਾਵ ਜਿਹੜੀ ਗੁਰਬਾਣੀ ਦੀ ਜਿਹੜੀ ਸਿਮਰਨਾ ਇਹ ਸਮੁੰਦਰ ਵੱਤ ਹੈ, ਅਤੇ ਇੱਕ ਅਵਤਾਰ ਰੂਪੀ ਇਹਦੇ ਵਿੱਚੋਂ ਚੰਦਰਮਾ ਪ੍ਰਗਟ ਹੁੰਦਾ ਹੈ ਅਤੇ ਪੁਨਵਾਸੀ ਦੇ ਚੰਦਰਮਾ ਨੂੰ ਦੇਖ ਕੇ ਕਵੀਆਂ ਖਿੜ ਜਾਂਦੀਆਂ। ਇਸ ਤਰ੍ਹਾਂ ਜਿਹੜੀ ਗੁਰੂ ਕੀ ਕਥਾ ਰੂਪ ਦੀ ਕਵਿਤਾ ਹੈ ਨਾ, ਇਹ ਚੰਦਰਮ ਹੈ ਪੂਰਨਮਾਸੀ ਦਾ। ਇਸ ਨੂੰ ਸਰੋਤੇ ਜਿਹੜੇ ਹੈ ਕਥਾ ਸੁਣਨ ਵਾਲੇ ਉਹ ਕਵੀਆਂ ਵਰਗੇ ਹੈ ਤੇ ਉਹ ਸੁਣ ਰੂਪ ਦਰਸ਼ਨ ਕਰਕੇ ਖਿੜ ਜਾਂਦੇ ਹਨ। ਕੋਕ ਬਿਮੁਖ ਦੁੱਖ ਦੰਦ, ਚੰਦਰਮਾ ਨੂੰ ਚੜਿਆਂ ਦੇਖ ਕੇ ਜਿਹੜੇ ਕੋਕੀਏ ਚੱਕਵੇ ਹੈ ਉਹਨਾਂ ਨੂੰ ਬੜਾ ਭਾਰੀ ਦੁੱਖ ਹੁੰਦਾ ਹੈ। ਉਹ ਮੁਰਝਾ ਜਾਂਦੇ ਆ ਕਿਉਂਕਿ ਰਾਤ ਨੂੰ ਜਦੋਂ ਸੂਰਜ ਛਿਪ ਜਾਂਦਾ ਹੈ ਚੱਕਵੇ ਤਾਂ ਸੂਰਜ ਨੂੰ ਦੇਖ ਕੇ ਉਹ ਖੁਸ਼ ਹੁੰਦੇ ਹੈ। ਇਸ ਤਰ੍ਹਾਂ ਕਹਿੰਦੇ ਜਿਹੜੇ ਇੱਧਰ ਚੱਕਵਿਆਂ ਵਾਂਗ ਬੇਮੁੱਖ ਪੁਰਸ਼ ਹੈ, ਜੋ ਗੁਰੂ ਤੋਂ ਬੇਮੁੱਖ ਪੁਰਸ਼ ਹੈ ਉਹਨਾਂ ਨੂੰ ਗੁਰੂ ਕੀ ਇਹ ਜਿਹੜੀ ਕਥਾ ਹੈ ਨਾ ਕਵਿਤਾ ਵਿੱਚ, ਇਹਨੂੰ ਸਰਵਣ ਰੂਪ ਦੇਖ ਕੇ ਬੜਾ ਭਾਰੀ ਦੁੱਖ ਹੁੰਦਾ। ਗੁਰੂ ਕੀ ਕਥਾ ਸੁਣ ਕੇ ਬੇਮੁਖ ਪੁਰਸ਼ ਬਹੁਤ ਔਖੇ ਹੁੰਦੇ ਹਨ। ਚੌਪਈ ਅਬ ਸ੍ਰੀ ਅੰਗਦ ਕੀ ਸੁਣ ਕਥਾ। ਕਵੀ ਸੰਤੋਖ ਸਿੰਘ ਜੀ ਹੁਣ ਆਪਣੇ ਵੱਲੋਂ ਸਰੋਤਿਆਂ ਨੂੰ ਕਹਿ ਰਹੇ ਹੈ, ਭਾਈ ਬਾਲਾ ਜੀ ਦਾ ਇੱਥੋਂ ਨਾਮ ਬੰਦ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਕਥਾ ਭਾਈ ਬਾਲਾ ਜੀ ਨੇ ਸੁਣਾਈ ਸੀ ਗੁਰੂ ਅੰਗਦ ਸਾਹਿਬ ਜੀ ਦੀ। ਅਗਲੀ ਜਿਹੜੀ ਕਥਾ ਉਹਦਾ ਉਲੱਥਾ ਕਵੀ ਸੰਤੋਖ ਸਿੰਘ ਜੀ ਨੇ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਦੇ ਜੋ ਸਾਹਿਬ ਸਿੰਘ ਜੀ ਲਿਖਾਰੀ ਹੋਏ ਉਹਨਾਂ ਨੇ ਜੋ ਵਾਰਤਕ ਲਿਖਾਈ ਸੀ ਉਹਦਾ ਉਲੱਥਾ ਹੁਣ ਕਰਨ ਲੱਗੇ, ਜਿਸ ਕਰਕੇ ਆਪਣੇ ਵੱਲੋਂ ਕਹਿ ਰਹੇ ਹੁਣ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਜਿਹੜੀ ਕਥਾ ਹੈ। ਭਾਈ ਜਥਾ ਉਚਰੋਂ ਮੈਂ ਤਥਾ, ਸਰੋਤੇ ਜਨੋ ਇਹ ਕਥਾ ਸੁਣ ਵਾਲੇ, ਭਾਈ ਜਥਾ ਜਿਸ ਤਰ੍ਹਾਂ ਹੋਈ ਹੈ ਉਸੇ ਤਰ੍ਹਾਂ ਮੈਂ ਕਹਿੰਦੇ ਉਚਾਰਨ ਕਰਨਾ, ਉਸੇ ਤਰ੍ਹਾਂ ਤੁਹਾਨੂੰ ਗੁਰੂ ਅੰਗਦ ਸਾਹਿਬ ਦੀ ਕਥਾ ਸੁਣਾਉਣਾ। ਜੰਗਲ ਮਤੇ ਜਹੂਤੀ ਸਰਾਏ, ਹਾਂ ਜਿੱਥੇ ਗੁਰੂ ਅੰਗਦ ਸਾਹਿਬ ਜੀ ਦਾ ਅਵਤਾਰ ਹੋਇਆ ਉਹ ਨਾਂ ਲੈ ਰਹੇ ਕਹਿੰਦੇ ਜੰਗਲ ਦੇ ਇਲਾਕੇ ਵਿੱਚ, ਕਿਉਂਕਿ ਪਹਿਲਾਂ ਇਹ ਜੰਗਲ ਦਾ ਇਲਾਕਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇੱਧਰ ਵਿਚਰੇ ਹੈ। ਇਸ ਇਲਾਕੇ ਨੂੰ ਮਹਾਰਾਜ ਨੇ ਕਿਹਾ ਸੀ ਇਹ ਗੁਰੂ ਕਾ ਮਾਲਵਾ ਹੈ, ਇਹ ਪਹਿਲਾਂ ਇਹ ਜੰਗਲ ਬੀਆ ਪਾਣੀ ਹੁੰਦਾ ਸੀ, ਪੀਲੂ ਪੂਲੂ ਕਰੀਰ ਦਰਖਤ ਖੜ੍ਹੇ ਹੁੰਦੇ ਸੀ, ਮੋਠ ਬਾਜਰੀ ਜੀ ਮਾੜੀ ਮੋਟੀ ਹੁੰਦੀ ਸੀ, ਮੀਂਹ ਘੱਟ ਪੈਂਦੇ ਸੀ, ਪਾਣੀ ਦਾ ਪ੍ਰਬੰਧ ਹੈ ਨਹੀਂ, ਹੁਣ ਵੀ ਬਹੁਤ ਘੱਟ ਹੀ ਇੱਧਰ ਪੂਰਾ ਹੈ ਨਹੀਂ, ਨਹਿਰਾਂ ਨੁਹਰਾਂ ਦੀਆਂ ਚਲੀਆਂ ਕਰ ਗਈਆਂ, ਉਹਦੇ ਨਾਲ ਇਹ ਹੋ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਜੰਗਲ ਦੇ ਇਲਾਕੇ ਵਿੱਚ ਜੋ ਮੱਤੇ ਦੀ ਸਰਾਂ ਹੈ, ਅੱਜ ਕੱਲ੍ਹ ਹੁਣ ਇਹਦਾ ਨਾਂ ਨਾਂਗੇ ਦੀ ਸਰਾਂ ਕਰਕੇ ਪ੍ਰਸਿੱਧ ਹੈ, ਕਿਉਂਕਿ ਬਲੋਚਾਂ ਦੀ ਧਾੜ ਇੱਕ ਵਾਰੀ ਪੈ ਗਈ ਸੀ, ਆ ਪ੍ਰਸੰਗ ਵਿੱਚ ਆ ਜਾਣਾ ਹੈ। ਉਹਨਾਂ ਨੇ ਇਹ ਮੱਤੇ ਦੀ ਸਰਾਂ ਨੂੰ ਲੁੱਟ ਪੁੱਟ ਕੇ ਅਤੇ ਢਹਿ ਢੇਰੀ ਕਰ ਦਿੱਤਾ, ਉਜਾੜ ਦਿੱਤਾ ਸੀ। ਫਿਰ ਇੱਕ ਨਾਂਗੇ ਸਾਧੂ ਨੇ ਅਲਫ ਨੰਗੇ ਨੇ ਇਹਨੂੰ ਲੋਕਾਂ ਨੇ ਲਿਆ ਲਿਆ ਕੇ ਵਸਾਇਆ ਸੀ, ਧੀਰ ਹੌਸਲਾ ਦੇ ਕੇ, ਜਿਸ ਕਰਕੇ ਫਿਰ ਇਹਦਾ ਨਾਂ ਮੱਤੇ ਦੀ ਸਰਾਂ ਬਦਲ ਕੇ ਨਾਂਗੇ ਦੀ ਸਰਾਂ ਪ੍ਰਸਿੱਧ ਹੋ ਗਿਆ ਹੁਣ ਤੱਕ ਹੀ ਇਹ। ਇਸ ਤਰ੍ਹਾਂ ਜਦੋਂ ਆਪਾਂ ਕੋਟਕਪੂਰੇ ਤੋਂ ਮੁਕਤਸਰ ਸਾਹਿਬ ਨੂੰ ਜਾਵਾਂਗੇ ਅਤੇ ਮੁਕਤਸਰ ਤੋਂ ਤਿੰਨ ਚਾਰ ਕੋਈ ਕੋਹ ਪਹਿਲਾਂ ਇਹ ਨਾਂਗੇ ਦੀ ਸਰਾਂ ਨਗਰ ਆ ਜਾਂਦਾ ਹੈ, ਰੋਡ ਦੇ ਉੱਪਰ ਹੀ ਹੈ ਥੋੜ੍ਹਾ ਜਿਹਾ ਪਾਸੇ ਦੇ। ਇਸ ਕਰਕੇ ਕਵੀ ਕਹਿ ਰਹੇ ਵੀ ਜੰਗਲ ਦੇ ਇਲਾਕੇ ਵਿੱਚ ਭਾਵ ਮਾਲਵੇ ਵਿੱਚ ਜੋ ਮੱਤੇ ਦੀ ਸਰਾਂ ਨਗਰ ਹੈ। ਮਨ ਪੁਨੀਤ ਫੇਰੂ ਤਹਿ ਥੱਤੇ ਥਾਏ, ਮਨ ਬਹੁਤ ਹੀ ਪਵਿੱਤਰ ਵਾਲਾ, ਕਹਿੰਦੇ ਫੇਰੂ ਨਾਮ ਦਾ ਇੱਕ ਪੁਰਸ਼ ਹੈ ਸੀ, ਗੁਰੂ ਅੰਗਦ ਸਾਹਿਬ ਦਾ ਜਿਹੜਾ ਪਿਤਾ ਸੀ ਉਹਦਾ ਨਾਂ ਭਾਈ ਫੇਰੂ ਕਰਕੇ ਪ੍ਰਸਿੱਧ ਸੀ। ਸੱਤਾ ਬਲਵੰਡ ਜੀ ਜੀ ਨੇ ਵੀ ਬਾਣੀ ਵਿੱਚ ਕਿਹਾ ਫੇਰ ਵਸਾਇਆ ਫੇਰ ਆਣ ਸਤਿਗੁਰੂ ਖਾਡੂਰ, ਆਣ ਨਾ ਪੁੱਤਰ ਦਾ ਬਾਬਾ ਫੇਰੂ ਜੀ ਦੇ ਪਿਤਾ ਫੇਰੂ ਜੀ ਦੇ ਜਿਹੜੇ ਆਣ ਕੇ ਇਸ ਪੁੱਤਰ ਗੁਰੂ ਅੰਗਦ ਸਾਹਿਬ ਜੀ, ਉਹਨਾਂ ਨੇ ਫਿਰ ਕਹਿੰਦੇ ਦੁਬਾਰਾ ਇਹ ਖਡੂਰ ਸਾਹਿਬ ਨੂੰ ਵਸਾਇਆ, ਜਿਵੇਂ ਖਡੂਰ ਦੇ ਤਪੇ ਨੇ ਬਾਹਰੋਂ ਬਾਹਰ ਘਟਾ ਦਿੱਤਾ ਸੀ। ਗੁਰੂ ਅੰਗਦ ਸਾਹਿਬ ਜੀ ਨੇ ਨਿਕਲ ਗਏ ਇਸ ਸਥਾਨ 'ਤੇ, ਉਹ ਸ਼ਾਹਪੁਰੀ ਸਾਹਿਬ ਗੁਰਦੁਆਰਾ ਚਲੇ ਗਏ ਸਨ। ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਉਹ ਤਪੇ ਨੂੰ ਡੰਡ ਦਿੱਤਾ ਸੀ, ਘੜੀਸਿਆ ਸੀ ਜੱਟਾਂ ਨੇ ਫੜ ਕੇ ਘੁੱਸਾ ਗਏ ਮਗਰ ਪਾ ਕੇ। ਇਸ ਤਰ੍ਹਾਂ ਕਹਿੰਦੇ ਇੱਥੇ ਇਹ ਮੱਤੇ ਦੀ ਸਰਾਂ, ਨਾਂਗੇ ਦੀ ਸਰਾਂ ਵਿੱਚ ਮਨ ਵਿੱਚ ਬਹੁਤ ਪਵਿੱਤਰ ਵਾਲਾ ਇੱਥੇ ਫੇਰੂ ਨਾਮ ਦਾ ਪੁਰਸ਼ ਸੀ, ਇੱਥੇ ਪ੍ਰਸੰਗ ਨਹੀਂ ਆਇਆ। ਗਿਆਨੀ ਗਿਆਨ ਸਿੰਘ ਜੀ ਤਥਾ ਭਾਈ ਮਨੀ ਸਿੰਘ ਜੀ ਨੇ ਥੋੜ੍ਹਾ ਜਿਹਾ ਪ੍ਰਸੰਗ ਖੋਲ੍ਹ ਕੇ ਲਿਖਿਆ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਥੇ ਮੱਤੇ ਦੀ ਸਰਾਂ ਗਏ ਸੀ ਇੱਕ ਵਾਰੀ, ਅਤੇ ਬਾਰ ਬਾਰ ਜਾ ਕੇ ਬੈਠੇ ਸੀ, ਜਿੱਥੇ ਹੁਣ ਵੀ ਬਾਹਰ ਬਾਹਰ ਚਰਨ ਕਮਲ ਨਾਮ ਦਾ ਗੁਰਦੁਆਰਾ ਸਭਾ ਮਾਨ ਹੈ। ਅਤੇ ਫੇਰੂ ਅਤੇ ਇਹਨਾਂ ਦੀ ਪਤਨੀ ਦੋਹਾਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਘਰ ਚੱਲੋ, ਚਰਨ ਪਾਓ। ਫਿਰ ਇਹਨਾਂ ਦੀ ਬੇਨਤੀ ਨੂੰ ਬੰਨਦੇ ਹੋਏ ਗੁਰੂ ਨਾਨਕ ਸਾਹਿਬ ਜੀ ਇਹਨਾਂ ਦੇ ਘਰ ਚਲੇ ਗਏ ਸਨ। ਜੋ ਇਸ ਤਰ੍ਹਾਂ ਨਾਂਗੇ ਦੀ ਸਰਾਂ ਨਗਰ ਵਿੱਚ ਹੁਣ ਵੀ ਅੰਦਰ ਵੀ ਇੱਕ ਸਥਾਨ ਹੈ ਗੁਰੂ ਨਾਨਕ ਸਾਹਿਬ ਜੀ ਦਾ, ਬਾਹਰ ਵੀ ਜਿੱਥੇ ਆ ਕੇ ਬੈਠੇ ਸਨ। ਜਦੋਂ ਬਹੁਤੀ ਸੇਵਾ ਕੀਤੀ ਹੈ ਗੁਰੂ ਨਾਨਕ ਸਾਹਿਬ ਜੀ ਖੁਸ਼ ਹੋ ਗਏ ਇਹਨਾਂ 'ਤੇ, ਕਹਿੰਦੇ ਵੀ ਮੰਗੋ ਜੋ ਕੁਛ ਚਾਹੁੰਦੇ ਹੋ। ਫਿਰ ਦੋਵਾਂ ਜੀਆਂ ਨੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਘਰ ਦੇ ਵਿੱਚ ਆਪਣੇ ਵਰਗਾ ਸਾਨੂੰ ਸਪੁੱਤਰ ਬਖਸ਼ੋ ਜਿਹੜਾ ਸਾਡਾ ਨਾਂ ਰੌਸ਼ਨ ਕਰੇ। ਮਹਾਰਾਜ ਕਹਿੰਦੇ ਵੀ ਹਾਂ, ਸਾਡੇ ਵਰਗਾ ਹੀ ਹੋਊਗਾ ਅਤੇ ਸਾਡੇ ਹੀ ਗੱਦੀ ਦਾ ਵਾਰਸ ਹੋਊਗਾ। ਇਸ ਤਰ੍ਹਾਂ ਫਿਰ ਗੁਰੂ ਨਾਨਕ ਸਾਹਿਬ ਜੀ ਦੀ ਉਹ ਵਰਰੂ ਬਚਨਾ ਕਰਕੇ ਇਹਨਾਂ ਦੇ ਘਰ ਦੇ ਵਿੱਚ ਸਪੁੱਤਰ ਹੋਇਆ ਸੀ, ਅਤੇ ਜਿਸ ਦਾ ਨਾਮ ਇਹਨਾਂ ਨੇ ਲਹਿਣਾ ਜੀ ਰੱਖਿਆ ਸੀ। ਇਸ ਕਰਕੇ ਇੱਥੇ ਆਇਆ, ਕਹਿੰਦੇ ਪਵਿੱਤਰ ਮਨ ਵਾਲਾ ਜੋ ਇਹ ਫੇਰੂ ਪੁਰਸ਼ ਸੀ, ਤਿਹਨ ਗੋਤ ਛਤਰੀ ਜਿਹ ਜਾਤੀ, ਇਹਦਾ ਤਿਹਨਾਂ ਦਾ ਗੋਤ ਸੀ ਤੇ ਛਤਰੀ ਜਾਤ ਵਿੱਚੋਂ ਹੈ ਸੀ ਇਹ ਫੇਰੂ ਜੀ। ਕਰਮ ਧਰਮ ਮਹਿ ਸਭ ਬਖਿਆਤੀ, ਧਰਮ ਰੂਪ ਜਿਹੜੇ ਕੰਮ ਹੈ ਉਹਨਾਂ ਦੇ ਕਰਨ ਵਿੱਚ ਇਹ ਸਾਰਿਆਂ ਵਿੱਚ ਪ੍ਰਸਿੱਧ ਸੀ, ਇਲਾਕੇ ਵੀ ਚੰਗੇ ਘਰਾਣੇ ਵਾਲਾ ਸੀ ਇਹ ਫੇਰੂ। ਇਸ ਕਰਕੇ ਜਿੱਥੇ ਵੀ ਕੋਈ ਧਰਮ ਦਾ ਕੰਮ ਹੁੰਦਾ, ਪੁੰਨ ਦਾ ਕਰਮ ਹੁੰਦਾ, ਉਹ ਸਾਰਿਆਂ ਤੋਂ ਅੱਗੇ ਹੋ ਕੇ ਕਰਦਾ ਸੀ। ਇਹ ਤਾਂ ਸਪਸ਼ਟ ਹੀ ਵੀ ਗੁਰੂ ਨਾਨਕ ਸਾਹਿਬ ਜੀ ਜਦੋਂ ਇੱਥੇ ਗਏ ਹੈ ਅਤੇ ਇਹ ਭਾਈ ਫੇਰੂ ਮਹਾਰਾਜ ਵੀ ਹਜ਼ੂਰੀ ਵਿੱਚ ਆਇਆ ਅਤੇ ਮਹਾਰਾਜ ਨੂੰ ਆਪਣੇ ਘਰ ਲੈ ਕੇ ਜਾ ਕੇ ਗਿਆ, ਸੇਵਾ ਕੀਤੀ ਇਸਨੇ ਖੁਸ਼ ਕਰਕੇ, ਮਹਾਰਾਜ ਤੋਂ ਪੁੱਤਰ ਦਾ ਵਰ ਵੀ ਲਿਆ। ਇਸ ਕਰਕੇ ਇੱਥੇ ਕਹਿੰਦੇ ਧਰਮ ਰੂਪ ਜਿਹੜੇ ਕਰਮ, ਧਰਮ ਰੂਪ ਕਰਮ ਹੈ, ਪੁੰਨ ਰੂਪ ਕਰਮ ਹੈ, ਉਹਨਾਂ ਦੇ ਕਰਨ ਵਿੱਚ ਸਾਰਿਆਂ ਵਿੱਚ ਫੇਰੂ ਪ੍ਰਸਿੱਧ ਹੈ ਸੀ। ਤੇ ਘਰ ਜਨਮਿਓ ਸੁੱਤ ਸੁਖਦਾਈ, ਉਹ ਗੁਰੂ ਨਾਨਕ ਸਾਹਿਬ ਦੇ ਵਰ ਰੂਪ ਬਚਨਾ ਕਰਕੇ ਇਹਦੇ ਘਰ ਦੇ ਵਿੱਚ ਸੁਖ ਦੇਣ ਵਾਲਾ ਸੁਪੁੱਤਰ ਪੈਦਾ ਹੋਇਆ। ਲਹਿਣਾ ਨਾਮ ਧਰਿਓ ਹਿਤ ਲਾਈ, ਪ੍ਰੇਮ ਲਾ ਕੇ ਸਤਿਕਾਰ ਨਾਲ ਆਪਣੇ ਪੁੱਤਰ ਦਾ ਨਾਮ ਇਹ ਦੋਹਾਂ ਜੀਆਂ ਨੇ ਰਲ ਮਿਲ ਕੇ ਵਿਚਾਰ ਕੇ ਲਹਿਣਾ ਜੀ ਰੱਖਿਆ ਹੈ। ਜਨਮਤ ਭਗਤ ਸੰਗ ਜਿਸ ਆਈ, ਇਹਦੇ ਜਨਮ ਲੈਂਦਿਆਂ ਸਾਰ ਹੀ ਇਹਨਾਂ ਦੇ ਘਰ ਦੇ ਵਿੱਚ ਪੁੱਤਰ ਕਾਲ ਆਇਆ, ਮਾਨੋ ਵਾਹਿਗੁਰੂ ਦੀ ਭਗਤੀ ਹੀ ਆ ਗਈ ਹੈ। ਕਿਦੋ ਤਾਹ ਨਿਜ ਦੇਹ ਬਣਾਈ, ਸਵਾ ਜਿਹੜੀ ਭਗਤੀ ਉਸਨੇ ਕਹਿੰਦੇ ਗੁਰੂ ਅੰਗਦ ਸਾਹਿਬ ਦਾ ਜਿਹੜਾ ਹੈ ਸੋਹਣਾ ਸਰੀਰ ਬਣਾਇਆ ਹੋਇਆ ਹੈ। ਧੀਰਜ ਖਿਮਾ ਭੁਜ ਜਿਹ ਸੋ ਹੈ, ਜਿਵੇਂ ਭਗਤੀ ਇਹ ਕਹਿੰਦੇ ਜਿਹੜੀ ਧੀਰਜ ਹੈ ਤੇ ਸਹਾਰਨ ਸ਼ਕਤੀ ਹੈ, ਇਹ ਜਿਸ ਭਗਤੀ ਰੂਪ ਦੀਆਂ ਦੋਵੇਂ ਜਿਹੜੀਆਂ ਬਾਹਾਂ ਸੌਂਭਦੀਆਂ ਸਜਦੀਆਂ ਹਨ। ਅਜਰ ਜਰਨ ਸੁਭ ਰਿਦਾ ਭਇਓ ਹੈ, ਜਿਹੜਾ ਅਜਰ ਸ਼ਕਤੀਆਂ ਨੂੰ ਜਰ ਕੇ ਰੱਖਣਾ ਹੈ, ਇਹੀ ਮਨ ਭਗਤੀ ਦਾ ਸੋਹਣਾ ਰਿਦਾ ਕਹਿੰਦੇ ਹੋ ਰਿਹਾ ਹੈ। ਮੈਤਰੀ ਮੁਦਤਾ ਜੰਗ ਸੁਹਾਈ, ਸਾਰਿਆਂ ਦੇ ਨਾਲ ਮਿੱਤਰਤਾ ਰੱਖਣੀ, ਮਿੱਤਰਤਾ ਵਾਲਾ ਸੁਭਾਅ ਤੇ ਇਸੇ ਤਰ੍ਹਾਂ ਦੂਸਰੇ ਦੇ ਗੁਣ, ਦੂਸਰੇ ਦੀ ਮਹਿਮਾ ਸੁਣ ਕੇ ਤਾਂ ਦੇਖ ਕੇ ਪ੍ਰਸੰਨ ਰਹਿਣਾ, ਖੁਸ਼ ਹੋਣਾ, ਇਹ ਮਾਨੋ ਭਗਤੀ ਦੀਆਂ ਕਹਿੰਦੇ ਦੋ ਲੱਤਾਂ ਸੋ ਵਿਨੀਕ ਹਨ। ਘੱਟ ਕਰਨਾ ਕੀ ਅਤ ਸ਼ਬ ਪਾਈ, ਜਿਹੜਾ ਕੋਈ ਦੂਜਿਆਂ ਤੇ ਕਰਨਾ ਕਰਨੀ, ਤਰਸ ਕਰਨਾ, ਰਹਿਮ ਕਰਨਾ, ਕਿਰਪਾ ਕਰਨੀ ਹੈ, ਇਹ ਕਹਿੰਦੇ ਜਿਹੜਾ ਲੱਕ ਹੈ ਇਹ ਛਵੀ ਪਾ ਰਿਹਾ। ਦੂਜਿਆਂ ਤੇ ਕਿਰਪਾ ਕਰਨੀ, ਤਰਸ ਕਰਨਾ, ਇਹ ਲੱਕ ਸੁਭਾਏ ਮਾਨ ਭਗਤੀ ਦਾ। ਭਾਉ ਬਦਨ ਮਨ ਪ੍ਰੇਮ ਬਣਾਏ, ਇਸੇ ਤਰ੍ਹਾਂ ਇਹ ਜਿਹੜਾ ਪ੍ਰੇਮ ਕਰਨਾ ਹੈ ਇਹੀ ਕਹਿੰਦੇ ਭਗਤੀ ਦਾ ਮੁੱਖ ਹੈ। ਤੇ ਇਹ ਜਿਹੜਾ ਮਨ ਹੈ, ਜਿਹੜਾ ਪ੍ਰੇਮ, ਇਹੀ ਮਨ ਬਣਿਆ ਹੋਇਆ ਭਗਤੀ ਦਾ। ਸਮਦਮ ਜਾ ਕੇ ਕਰਨ ਸੁਹਾਏ, ਜਿਹੜਾ ਮਨ ਤੇ ਕੰਟਰੋਲ ਰੱਖਣਾ, ਇੰਦਰੀਆਂ ਨੂੰ ਵਸ ਕਰਕੇ ਰੱਖਣਾ ਹੈ, ਇਹੀ ਜਿਸ ਭਗਤੀ ਦੇ ਸੋਹਣੇ ਕੰਨ ਸੋ ਵਨੀਕ ਹੋ ਰਹੇ ਹਨ। ਧਿਆਨ ਕਰਨ ਲਿਵ ਲਾਗਨ ਜੋ, ਜਿਹੜਾ ਅੱਠੇ ਪੈਰ ਧਿਆਨ ਕਰਦੇ ਰਹਿਣਾ ਹੈ ਤੇ ਲਿਵ ਦੇ ਲੱਗੇ ਰਹਿਣਾ ਹੈ। ਲੋਚਨ ਸੋਭਤ ਸੋਭ ਸੋ, ਇਹ ਭਗਤੀ ਦੇ ਮਨੋ ਦੋ ਨੇਤਰ ਬੜੇ ਚੰਗੇ ਕਹਿੰਦੇ ਸੋਭ ਰਹੇ ਆ, ਸਜ ਰਹੇ। ਗਿਆਨ ਸੀਸ ਜਿਹ ਕੇਰ ਬਿਰਾਜਤ, ਜਿਸ ਭਗਤੀ ਦਾ ਕਹਿੰਦੇ ਜਿਹੜਾ ਬ੍ਰਹਮ ਗਿਆਨ ਹੈ ਇਹੀ ਸੋਹਣਾ ਸਿਰ ਸਜ ਰਿਹਾ ਹੈ। ਸਤ ਸੰਗਤ ਸ਼ਿੰਗਾਰ ਸ਼ੁਭ ਸਾਛਾਜਤ, ਜਿਹੜੀ ਸਤਸੰਗਤ ਹੈ ਇਹੀ ਭਗਤੀ ਦਾ ਕਹਿੰਦੇ ਸੋਹਣਾ ਜਿਹੜਾ ਚੰਗਾ ਸ਼ਿੰਗਾਰ ਲਾਇਆ ਸਜ ਰਿਹਾ ਹੈ। ਇਸ ਪ੍ਰਕਾਰ ਧਰ ਜਨਮ ਸੁਹਾਵਾ, ਇਸ ਤਰ੍ਹਾਂ ਮਾਨੋ ਜਿਹੜੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਹੈ ਉਸੇ ਨੇ ਭਾਈ ਲਹਿਣਾ ਦਾ ਜਿਹੜਾ ਜਨਮ ਹੈ ਉਹ ਧਾਰਨ ਕਰ ਲਿਆ ਬੜਾ ਸੋਵਨੀਕ। ਬ੍ਰਿਧਾ ਦੇਹ ਜਾਂ ਕਾਲ ਬਤਾਵਾ, ਜਿਵੇਂ ਜਿਵੇਂ ਸਮਾਂ ਬੀਤਦਾ ਤਿਵੇਂ ਤਿਵੇਂ ਲਹਿਣਾ ਜੀ ਦਾ ਸਰੀਰ ਵੱਧ ਫੁਰ ਰਿਹਾ, ਵੱਡੇ ਹੋ ਰਹੇ ਹਨ। 14 ਬਰਖ ਆਰਬਲ ਹੋਈ, ਇਸ ਵੇਲੇ ਭਾਈ ਲਹਿਣਾ ਜੀ ਦੀ ਜਿਹੜੀ ਉਮਰ ਹੈ 14 ਕੁ ਸਾਲਾਂ ਦੀ ਹੋ ਗਈ। ਜਿਨ ਹੈ ਵਿਕਾਰ ਨ ਪਰਸਿਓ ਕੋਈ, ਇਹਨਾਂ ਦੇ ਮਨ ਨੂੰ ਕਿਹੜਾ ਮਾੜਾ ਫੁਰਨਾ, ਮਾੜੇ ਵਿਕਾਰ ਹੈ ਕਹਿੰਦੇ ਛੋ ਨਹੀਂ ਸਕੇ, ਕੋਈ ਅਸਰ ਹੀ ਨਹੀਂ ਮਾੜਿਆਂ ਫੁਰਨਿਆਂ ਦਾ। ਖੱਤਰੀ ਇੱਕ ਖਡੂਰ ਮਹਿ ਰਹੀ, ਇਹਦਰ ਜਿਹੜਾ ਖਡੂਰ ਸਾਹਿਬ ਹੈ ਇਹਦੇ ਵਿੱਚ ਇੱਕ ਖੱਤਰੀ ਜਾਤ ਦਾ ਦੇਵੀ ਚੰਦ ਰਹਿੰਦਾ ਸੀ। ਸੁਤਾ ਨਿਕੇਤ ਤਾਹਗੇ ਐਹੀ, ਉਹਦੇ ਘਰ ਦੇ ਵਿੱਚ ਖੀਵੀ ਨਾਮ ਦੀ ਸਪੁੱਤਰੀ ਹੈ ਸੀ। ਭੇਜ ਮਨੁਜ ਤਿੰਨ ਕੀਨ ਸਗਾਈ, ਉਸਨੇ ਕਹਿੰਦੇ ਸਿਆਣਾ ਪੁਰਸ਼ ਭੇਜ ਕੇ ਜਿਹੜਾ ਫੇਰੂ ਜੀ ਦਾ ਸਪੁੱਤਰ ਰਹਿਣਾ ਹੈ ਇਹਦੇ ਨਾਲ ਸਗਾਈ ਕਰਤੀ, ਮੰਗਣਾ ਕਰ ਦਿੱਤਾ ਆਪਣੀ ਸਪੁੱਤਰੀ ਦਾ। ਕਿਤਕ ਸਮਾਪਨ ਦੀਨ ਬਿਤਾਈ, ਇਸ ਤਰ੍ਹਾਂ ਕਹਿੰਦੇ ਸਗਨ ਕਰਕੇ ਰਿਸ਼ਤਾ ਕਰਕੇ ਫਿਰ ਕੁਝ ਸਮਾਂ ਲੰਘਾ ਦਿੱਤਾ ਹੈ। ਕਰਿਓ ਵਿਆਹ ਦਾਜ ਬਹੁ ਦੀਨਾ, ਫਿਰ ਫੇਰੂ ਜੀ ਨੇ ਤੇਜਰ ਜਿਹੜਾ ਕੋਈ ਆਪਣਾ ਦੇਵੀ ਚੰਦ ਹੈ ਇਹ ਦੋਹਾਂ ਨੇ ਰਲ ਮਿਲ ਕੇ ਆਪਣੀ ਲੜਕੀ ਦਾ ਤੇ ਪੁੱਤਰ ਦਾ ਵਿਵਾਹ ਕਰ ਦਿੱਤਾ ਹੈ। ਦੇਵੀ ਚੰਦ ਨੇ ਜਿੰਨਾ ਕੁ ਸਰਦਾ ਹੈ ਦਾਜ ਵਗੈਰਾ ਵੀ ਦਿੱਤਾ ਹੈ। ਦੇਖੋ ਜਮਾਤਾ ਆਨੰਦ ਭੀਨਾ, ਜਿਹੜਾ ਦੇਵੀ ਚੰਦ ਹੈ ਆਪਣੀ ਜਵਾਈ ਲਹਿਣਾ ਜੀ ਨੂੰ ਦੇਖ ਕੇ ਬਹੁਤ ਆਨੰਦ ਵਿੱਚ ਲੀਨ ਹੋ ਰਹੇ, ਬਹੁਤ ਪ੍ਰਸੰਨ ਹੈ। ਗਏ ਗ੍ਰਾਮ ਨਿਜ ਰਹੇ ਬਹੋਰੀ, ਇਸ ਤਰ੍ਹਾਂ ਸ਼ਾਦੀ ਕਰਕੇ ਆਪਣੀ ਪਤਨੀ ਖੀਵੀ ਨੂੰ ਨਾਲ ਲੈ ਕੇ ਲਹਿਣਾ ਜੀ ਆਪਣੇ ਜਨਮ ਨਗਰ ਉਹ ਨਾਂਗੇ ਦੀ ਸ਼ਰਾਮ ਚਲੇ ਗਏ ਤੇ ਟਿਕੇ ਰਹੇ ਕੁਝ ਸਮਾਂ। ਕਿਤਕ ਕਾਲ ਬਿਤਿਓ ਤੇ ਸਠੌਰੀ, ਹਾਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਾ ਜਨੋ, ਇਸ ਤਰ੍ਹਾਂ ਜਦੋਂ ਲਹਿਣਾ ਜੀ ਨੂੰ ਸ਼ਾਦੀ ਸ਼ੁਦਾ ਹੋ ਕੇ ਕੁਝ ਕੁ ਸਮਾਂ ਇੱਥੇ ਬੀਤਿਆ ਲੰਘਿਆ ਹੈ। ਇੱਕ ਦਿਨ ਚੜੀ ਬਲੋਚਨ ਧਾਰੀ, ਇੱਕ ਦਿਨ ਜਿਹੜੇ ਬਲੋਚ ਲੋਕ ਉਹਨਾਂ ਦੀ ਬੜੀ ਧਾੜ ਚੜ ਗਈ, ਲੁੱਟ ਮਾਟ ਕਰਨ ਵਾਲੀ, ਜੰਗਲ ਮਤੇ ਸਰਾਂ ਸੁਮਾਰੀ, ਉਹਨਾਂ ਨੇ ਜੰਗਲ ਦੇ ਵਿੱਚ ਜਿਹੜੀ ਮਤੇ ਦੀ ਸਰਾਨਾ ਗੇਰੀ ਸਰਾਂ ਨੂੰ ਮਾਰਿਆ, ਇਹਦੇ ਤੇ ਧਾਵਾ ਕੀਤਾ ਹੈ। ਢਾਹੇ ਨਿਕੇਤ ਥੇ ਸੋ ਕੀ ਨਾ, ਬਲੋਚਾਂ ਦੀ ਧਾਰ ਨੇ ਜਿੰਨੇ ਕਹਿੰਦੇ ਮੱਤੇ ਨਾਗਰੀ ਸਰਾਂ ਦੇ ਘਰ ਉਟਾਏ ਹਨ। ਬਹੁਰਨ ਕੋ ਬਸਨੇ ਦੀਨਾ, ਫਿਰ ਲੁੱਟ ਪੁੱਟ ਲਿਆ ਹੈ ਤੇ ਮੁੜ ਕੇ ਉੱਥੇ ਕਿਸੇ ਨੂੰ ਬਸਣ ਨਹੀਂ ਦਿੱਤਾ, ਰਹਿਣ ਨਹੀਂ ਕੀਤਾ, ਢਾ ਕੇ ਇੱਥੇ ਕਰ ਦਿੱਤਾ ਹੈ। ਸ੍ਰੀ ਲਹਿਣਾ ਤਬ ਤੇ ਤਜ ਗ੍ਰਾਮ, ਕਵੀ ਸੰਤੋਖ ਸਿੰਘ ਜੀ ਕਹਿੰਦੇ ਇਹ ਕਥਾ ਸੁਣਨ ਵਾਲੇ ਸੋਤਿਓ, ਤਦੋਂ ਤੋਂ ਲੈ ਕੇ ਲਹਿਣਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੇ ਆਪਣਾ ਪਿੰਡ ਛੱਡ ਦਿੱਤਾ। ਆਨ ਖਡੂਰ ਵਿਖੇ ਕੀ ਧੰਮ, ਆਪਣੀ ਪਤਨੀ ਖੀਵੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਵਿਖੇ ਆਪਣਾ ਕਹਿੰਦੇ ਮਕਾਨ ਕਰ ਲਿਆ, ਇੱਥੇ ਹੀ ਰਹਿ ਪਏ ਖਡੂਰ ਸਾਹਿਬ ਵਿਖੇ ਰਹੇ ਤਹਾਂ ਪੁਨ ਗਏ ਕਥਾਵਨ, ਉੱਥੇ ਹੀ ਖਡੂਰ ਸਾਹਿਬ ਟਿਕੇ ਰਹੇ, ਹੋਰ ਕਿਸੇ ਥਾਂ ਵਿੱਚ ਨਹੀਂ ਗਏ। ਬਹੁਤੋ ਕੀਨੋ ਸਮਾਂ ਬਿਤਾਵਨ, ਕਹਿੰਦੇ ਜ਼ਿਆਦਾ ਜਿਹੜਾ ਸਮਾਂ ਜ਼ਿੰਦਗੀ ਦਾ ਹੈ ਉਹ ਲਹਿਣਾ ਜੀ ਨੇ ਖਡੂਰ ਸਾਹਿਬ ਵਿੱਚ ਹੀ ਬਿਤਾਉਣਾ ਕੀਤਾ, ਬਸਰ ਕੀਤਾ ਹੈ। ਗ੍ਰਾਮ ਖਡੂਰ ਨਾਰ ਨਰ ਜੋ, ਹਾਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਾ ਜਨੋ, ਖਡੂਰ ਸਾਹਿਬ ਦੇ ਜਿੰਨੇ ਕਹਿੰਦੇ ਲੋਕ ਸਨ, ਸੇਵਕ ਦੁਰਗਾ ਕੇ ਸਭ ਸੋ, ਇਹਨਾਂ ਵਿੱਚ ਕੋਈ ਕਹਿੰਦੇ ਗੁਰੂ ਨਾਨਕ ਦਾ ਸਿੱਖ ਸੁੱਖ ਹੈ ਨਹੀਂ ਸੀ, ਸਭ ਕਹਿੰਦੇ ਦੁਰਗਾ ਨੂੰ ਇਹ ਵੈਸ਼ਨੋ ਦੇਵੀ ਨੂੰ ਪੂਜਣ ਮੰਨਣ ਵਾਲੇ ਸਨ। ਚਾਹੇ ਬਰਖ ਦਿਨ ਮਹਿ ਸ੍ਰੀ ਜਵਾਲਾ, ਸਾਰੇ ਜਿਹੜੇ ਜਿੱਥੇ ਉਹ ਜਵਾਲਾਮੁਖੀ ਹੈ ਉੱਥੇ ਕਹਿੰਦੇ ਸਾਲ ਤੋਂ ਬਾਅਦ ਇਹ ਜਿੰਨੇ ਖਡੂਰ ਦੇ ਲੋਕ ਇਕੱਠਿਆਂ ਹੋ ਕੇ ਯਾਤਰਾ ਲਈ ਜਾਇਆ ਕਰਦੇ ਸਨ। ਪਰਸ ਕਾਂਗੜੇ ਹਰਖ ਵਿਸਾਲਾ, ਕਾਂਗੜੇ ਜ਼ਿਲ੍ਹੇ ਵਿੱਚ ਜਵਾਲਾਮੁਖੀ ਦਾ ਸਥਾਨ ਹੈ, ਉੱਥੇ ਜਾ ਕੇ ਉਹਨੂੰ ਛੋਹਦੇ ਉੱਥੇ ਮੱਥੇ ਟੇਕਦੇ ਸਨ। ਲਹਿਣਾ ਸਭ ਮਹਿ ਮੁੱਖ ਹੋਇਆ ਜਾਈ, ਹੁਣ ਜਿਹੜਾ ਇਹ ਦੇਵੀ ਚੰਦ ਸੀ ਮਹਾਰਾਜ ਦਾ ਸਹੁਰਾ, ਇਹ ਸਾਰਿਆਂ ਤੋਂ ਪਹਿਲਾਂ ਮੁਖੀ ਹੋ ਕੇ ਮੂਹਰੇ ਹੋ ਕੇ ਆਗੂ ਹੋ ਕੇ ਜਾਂਦਾ ਸੀ, ਜਿਵੇਂ ਵਿਭਾਗ ਸਿੰਘ ਡੇਰੇ ਵੀ ਕੀ ਜਾਂਦੇ ਜਾਂਦੇ ਹੈ ਨਾ, ਲੰਗਲਾਣਾ ਜਿਹਾ ਲੈ ਕੇ ਧੌਂਸੇ ਨਗਾਰੇ ਜੇ ਖੜਕਾ ਕੇ। ਇਸ ਤਰ੍ਹਾਂ ਇਹ ਜਿਹੜਾ ਭਾਈ ਇਹ ਜਿਹੜਾ ਦੇਵੀ ਚੰਦ ਮਹਾਰਾਜ ਦਾ ਸਹੁਰਾ, ਇਹ ਸਾਰਿਆਂ ਤੋਂ ਮੁੱਖ ਹੋ ਕੇ ਸਾਰੇ ਜੱਥੇ ਨੂੰ ਨਾਲ ਲੈ ਕੇ ਜਾਇਆ ਕਰਦਾ ਸੀ, ਪਰ ਜਦੋਂ ਇਹ ਦੇਵੀ ਚੰਦ ਚੜ੍ਹਾਈ ਕਰ ਗਿਆ ਤੇ ਫਿਰ ਹੁਣ ਇਹ ਗੁਰੂ ਅੰਗਦ ਸਾਹਿਬ ਜੀ ਭਾਈ ਲਹਿਣਾ ਜੀ ਇੱਥੇ ਹੀ ਰਹਿੰਦੇ ਸਨ, ਇਹਨਾਂ ਨੂੰ ਕਹਿੰਦੇ ਮਹਾਰਾਜ ਹੁਣ ਤੁਸੀਂ ਅੱਗੇ ਹੋ ਕੇ ਨਾਲ ਚੱਲਿਆ ਕਰੋ, ਤੁਸੀਂ ਮੁਖੀ ਹੋ ਜਾਓ। ਪਰ ਆਪ ਜੀ ਨੇ ਇਹ ਬਚਨ ਕਹਿ ਦਿੱਤਾ ਵੀ ਚਲੇ ਤਾਂ ਜਾਵਾਂਗੇ, ਪਰ ਬਈ ਗੁਰੂ ਨਾਨਕ ਸਾਹਿਬ ਦੇ ਪਹਿਲਾਂ ਦਰਸ਼ਨ ਕਰਤਾਰਪੁਰ ਸਾਹਿਬ ਕਰਾਂਗੇ, ਉੱਥੋਂ ਦਰਸ਼ਨ ਕਰਕੇ ਅੱਗੇ ਫਿਰ ਦੇਖਾਂਗੇ। ਇਸ ਕਰਕੇ ਇਸ ਤਰ੍ਹਾਂ ਕਹਿੰਦੇ ਇਹਨਾਂ ਨੂੰ ਨਿਆਲ ਤਿਆਰ ਕਰ ਲਿਆ ਵੀ ਤੁਸੀਂ ਅੱਗੇ ਹੋ ਕੇ ਚੱਲੋ ਜੀ ਸਾਡੇ। ਇਸ ਵਿਧ ਕਰਕੇ ਨੇਮ ਸਦਾਈ, ਇਸ ਤਰ੍ਹਾਂ ਦਾ ਨਿਯਮ ਜਾ ਕਰ ਲਿਆ ਹੈ ਸਭ ਨੇ। ਇੱਕ ਸਿੱਖ ਸ੍ਰੀ ਨਾਨਕ ਕੇਰਾ, ਹਾਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਖਡੂਰ ਸਾਹਿਬ ਦੇ ਵਿੱਚ ਇੱਕੋ ਇੱਕ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਿੱਖ ਭਾਈ ਯੋਧ ਨਾਮ ਦਾ ਹੈ ਸੀ। ਰਹਿ ਖਡੂਰ ਜਿਸ ਪ੍ਰੇਮ ਕਨੇਰਾ, ਕਹਿੰਦੇ ਜਿਹਦੇ ਹਿਰਦੇ ਵਿੱਚ ਗੁਰੂ ਨਾਨਕ ਲਈ ਬੜਾ ਪ੍ਰੇਮ ਪਿਆਰ ਸੀ, ਇੱਕੋ ਇਕੱਲਾ 1.25 ਲੱਖ ਹੀ ਸਕੇ ਸੀ, ਬਾਕੀ ਸਭ ਦੇਵੀ ਨੂੰ ਹੀ ਜਮਨਣ ਵਾਲੇ ਸਨ। ਪੜੈ ਸਦੀਵ ਗੁਰੂ ਕੀ ਬਾਣੀ, ਇਹ ਕੋਈ ਨੀ ਜਾਂਦਾ ਉੱਥੇ ਜਵਾਲਾਮੁਖੀ, ਇਹ ਅੰਮ੍ਰਿਤ ਵੇਲੇ ਇਸ਼ਨਾਨ ਆਦਿ ਕਰਕੇ ਗੁਰੂ ਨਾਨਕ ਦੀ ਬਾਣੀ ਪੜਦਾ ਰਹਿੰਦਾ। ਸੇਵ ਆਨ ਕੀ ਹਿਰਦੇ ਨ ਆਨੇ, ਹੋਰ ਕਿਸੇ ਦੇਵੀ ਦੇਵਤੀ ਸੇਵਾ ਭਗਤੀ ਨੇ ਹਿਰਦੇ ਵਿੱਚ ਨਹੀਂ ਲਿਆਂਦੀ, ਗੁਰੂ ਨਾਨਕ ਦਾ ਹੀ ਪੁਜਾਰੀ ਹੈ। ਸ਼ਰਧਾ ਸ੍ਰੀ ਨਾਨਕ ਪਗ ਮਾਹੀ, ਇਸ ਜੋਧ ਸਿੱਖ ਦੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬੜੀ ਭਾਰੀ ਸ਼ਰਧਾ ਹੈ। ਪ੍ਰੇਮਾਨੰਦ ਰਹੇ ਨਿਤ ਤਾਹੀ, ਇਸ ਤਰ੍ਹਾਂ ਜਿਹੜਾ ਹਾਂਜੀ ਪ੍ਰੇਮਾਨੰਦ ਰਹੇ ਨਿਤ ਤਾਹੀ ਹਮੇਸ਼ਾ ਜਿਹੜਾ ਪ੍ਰੇਮ ਦਾ ਆਨੰਦ ਹੈ ਹਿਰਦੇ ਵਿੱਚ ਇਹਦੇ ਟਿਕਿਆ ਰਹਿੰਦਾ ਜਾਂ ਪ੍ਰੇਮ ਤੇ ਆਨੰਦ ਵਿੱਚ ਹੀ ਹਮੇਸ਼ਾ ਲੀਨ ਰਹਿੰਦਾ। ਇੱਕ ਦਿਵਸ ਮੈਂ ਇੱਕ ਮਨ ਹੋਈ ਇੱਕ ਦਿਨ ਦੀ ਗੱਲ ਹੈ ਜਿਹੜਾ ਜੋਰ ਸਿੱਖ ਹੈ ਬਹੁਤ ਇਕਾਗਰ ਮਨ ਹੋ ਕੇ ਬਾਣੀ ਪੜ੍ਹੈ ਪ੍ਰੇਮ ਯੁਤ ਸੋਈ ਬਹੁਤ ਹੀ ਪ੍ਰੇਮ ਵਿੱਚ ਆ ਕੇ ਗੁਰੂ ਨਾਨਕ ਦੀ ਬਾਣੀ ਪੜ ਰਿਹਾ ਸੀ ਅੰਮ੍ਰਿਤ ਵੇਲੇ ਸੁਣੇ ਸ਼ਬਦ ਸ੍ਰੀ ਲਹਿਣੇ ਜਬ ਹੀ ਇੱਧਰ ਸ੍ਰੀ ਲਹਿਣਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੇ ਜਦੋਂ ਗੁਰੂ ਨਾਨਕ ਦੇ ਸ਼ਬਦ ਇਹਨਾਂ ਆਪਣਾ ਕੰਨਾਂ ਵਿੱਚ ਸੁਣੇ ਹਨ ਜਾਗਿਓ ਹਿਰਦੇ ਪ੍ਰੇਮ ਬਹੁਤ ਅਬ ਹੀ ਉਦੋਂ ਹੀ ਕਹਿੰਦੇ ਹਿਰਦੇ ਵਿੱਚ ਬਹੁਤਾ ਪ੍ਰੇਮ ਪਿਆਰ ਪ੍ਰਗਟ ਹੋਏ ਆਇਆ ਹੈ ਸਿੱਖ ਹਕਾਰਿਓ ਬੂਝਿਓ ਤਾਂ ਕੋ ਜੋ ਨਾਵੇਂ ਗੁਰਸਿੱਖ ਨੂੰ ਆਪਣੇ ਘਰ ਵਿੱਚ ਬੁਲਾਇਆ ਤੇ ਉਹਨੂੰ ਪੁੱਛਿਆ ਹੈ ਤੁਮ ਜੋ ਪੜ੍ਹਤ ਸ਼ਬਦ ਕਹ ਕਾਂ ਕੋ ਭਾਈ ਜੋਦ ਜਿਹੜਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੂੰ ਆ ਬਾਣੀ ਦੇ ਸ਼ਬਦ ਪੜ੍ਹ ਰਿਹਾ ਸੀ ਸਿੱਖ ਕਹਿਓ ਗੁਰੂ ਨਾਨਕ ਮੇਰਾ ਕਿਸਦੇ ਸਨ ਸਾਨੂੰ ਦੱਸ ਜੋਰ ਸਿੱਖ ਨੇ ਕਹਿਤਾ ਵੀ ਇਹ ਲੈਣਾ ਜੀ ਗੁਰੂ ਨਾਨਕ ਸਾਹਿਬ ਮੇਰੇ ਗੁਰੂ ਹਨ ਪੜੋ ਸ਼ਬਦ ਤਿੰਨ ਕੋ ਮੈਂ ਚੇਰਾ ਮੈਂ ਉਹਨਾਂ ਦਾ ਸੇਵਕ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਉਹਨਾਂ ਦੇ ਬਾਣੀ ਦੇ ਸ਼ਬਦ ਮੈਂ ਪੜਦਾ ਹਾਂ ਦੋਹਰਾ ਤਬ ਲਹਿਨੇ ਮਨ ਮਹਿ ਗਿਣੀ ਉਸ ਵੇਲੇ ਲੈਣਾ ਜੀ ਨੇ ਮਨ ਦੇ ਵਿੱਚ ਸੋਚਿਆ ਵਿਚਾਰਿਆ ਜਿਸਕੇ ਐਸੇ ਬੈਨ ਇਸ ਗੁਰੂ ਨਾਨਕ ਸਾਹਿਬ ਦੇ ਬਾਣੀ ਰੂਪ ਵਿੱਚ ਐਸੇ ਬਚਨ ਹਨ ਭਗਵਾਨ ਉੱਤਮ ਗੁਰੂ ਕਰੋ ਤਾਂ ਕੋ ਅਵੈ ਉਸ ਗੁਰੂ ਨਾਨਕ ਨੂੰ ਮੈਂ ਵੀ ਗੁਰੂ ਧਾਰਨ ਕਰ ਲਾਂ ਇਹ ਜੋਰ ਸਿੱਖ ਬਾਣੀ ਸੁਣਤ ਹੋਤ ਮਨ ਚੈਨ ਗੁਰੂ ਨਾਨਕ ਸਾਹਿਬ ਦੇ ਸ਼ਬਦ ਬਾਣੀ ਨੂੰ ਸੁਣ ਕੇ ਮਨ ਵਿੱਚ ਬੜੀ ਸ਼ਾਂਤੀ ਆ ਰਹੀ ਹੈ ਚੌਪਈ ਸੁਣਿਓ ਸਰਵਨ ਮਹਿ ਸੁਜਸ ਅਗਾਰੇ ਪਹਿਲਾਂ ਵੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਸ੍ਰੇਸ਼ਟ ਸਹਿਬ ਲਹਿਣਾ ਜੀ ਨੇ ਸੁਣਿਆ ਸੁਣਾਇਆ ਸੀ ਸ੍ਰੀ ਨਾਨਕ ਹੈ ਗਿਆਨ ਉਦਾਰੇ ਸੁਣਿਆ ਸੀ ਵੀ ਗੁਰੂ ਨਾਨਕ ਸਾਹਿਬ ਜੀ ਬ੍ਰਹਮ ਗਿਆਨ ਦੇਣ ਵਿੱਚ ਬਹੁਤ ਵੱਡੇ ਸਖੀ ਦਾਤੇ ਹੈ ਹਮਰੇ ਗ੍ਰਾਮ ਪ੍ਰਵਿਰਤ ਨਾ ਆਹੀ ਵਿਚਾਰ ਕਰਦੇ ਹੈ ਵੀ ਸਾਡੇ ਖਡੂਰ ਨਗਰ ਵਿੱਚ ਇੱਥੇ ਸਹੁਰੇ ਘਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਕਹਿੰਦੇ ਕੋਈ ਪ੍ਰਵਿਰਤੀ ਨਹੀਂ ਹੈ ਇੱਥੇ ਉਹਨਾਂ ਦੀ ਕੋਈ ਬਾਣੀ ਪੜ੍ਹਨ ਵਾਲਾ ਨਹੀਂ ਹੈ ਨਾ ਉਹਨਾਂ ਨੂੰ ਮੰਨਣ ਪੂਜਣ ਵਾਲਾ ਕੇਵਲੇ ਜੋਰ ਸਿੱਖੀ ਹੈ ਇੱਕ ਦਰਸ਼ਨ ਪਰਸ ਨਾ ਕੋ ਤਿੰਨ ਜਾਹੀ ਇਸ ਕਰਕੇ ਜਿਵੇਂ ਬਾਕੀ ਨਗਰਾਂ ਦੇ ਲੋਕ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਲਈ ਉਹਨਾਂ ਦੇ ਚਰਨ ਛੋਹਣ ਲਈ ਜਾਂਦੇ ਹੈ ਇੱਥੇ ਖਡੂਰ ਵਿੱਚ ਉਹਨਾਂ ਦਾ ਕੋਈ ਸਿੱਖ ਨਹੀਂ ਹੈ ਅਤੇ ਕੋਈ ਪ੍ਰਵਿਰਤੀ ਨਹੀਂ ਕੋਈ ਫੈਲਾਅ ਨਹੀਂ ਹੈ ਉਹਨਾਂ ਦੀ ਕੋਈ ਗੱਲਬਾਤ ਨਹੀਂ ਇੱਥੇ ਔਰ ਨ ਕਿਸਕੀ ਸੰਗਤ ਹੋਈ ਕਿਉਂਕਿ ਇਹ ਜਿਹੜੇ ਖਡੂਰ ਦੇ ਲੋਕ ਹੈ ਇਹਨਾਂ ਨੂੰ ਹੋਰ ਕਿਸੇ ਸਿਆਣੇ ਪੁਰਸ਼ ਦੀ ਚੰਗੀ ਸੰਗਤ ਹੋਈ ਨਹੀਂ ਹੈ ਇਸ ਕਰਕੇ ਗੁਰੂ ਨਾਨਕ ਦੇ ਪੁਜਾਰੀ ਨਹੀਂ ਹੈ ਜਾਂ ਤੇ ਪਿਖਾ ਜਾਏ ਗੁਰ ਸੋਈ ਇਸ ਕਰਕੇ ਮੈਂ ਵੀ ਗੁਰੂ ਨਾਨਕ ਸਾਹਿਬ ਦੇ ਜਾ ਕੇ ਦਰਸ਼ਨ ਕਰਾਂ ਸੁਣਿਓ ਸ਼ਬਦ ਇਨ ਸਿੱਖ ਜੋ ਬਖਾਨੇ ਆਪਣੇ ਮਨ ਵਿੱਚ ਹੀ ਖਿਆਲ ਕਰਦੇ ਲੈਣਾ ਵੀ ਇਹ ਜੋਰ ਸਿੱਖ ਨੇ ਜਿਹੜੇ ਕੋਈ ਸ਼ਬਦ ਹੈ ਉਹ ਪੜ੍ਹੇ ਹੈ ਸੁਣੇ ਸ਼ਬਦ ਸੁਣਿਓ ਸ਼ਬਦ ਇਨ ਸਿੱਖ ਜੋ ਬਖਾਨੇ ਇਹਨਾਂ ਸਿੱਖਾਂ ਨੇ ਸਿੱਖ ਨੇ ਜਿਹੜੇ ਸ਼ਬਦ ਪੜ੍ਹੇ ਹੈ ਮੈਂ ਉਹ ਸੁਣੇ ਹਨ ਦਰਸ ਕਰੋ ਮਨ ਬਹੁਤ ਲੁਭਾਨੇ ਹੋ ਮਨ ਵਿੱਚ ਬਹੁਤ ਲੁਭਾਏ ਮਨ ਹੋਏ ਵੀ ਮੈਂ ਗੁਰੂ ਨਾਨਕ ਸਾਹਿਬ ਦੇ ਕਦੋਂ ਜਾ ਕੇ ਦਰਸ਼ਨ ਕਰ ਲਵਾਂ ਦੋਹਰਾ ਜਵਾਲਾ ਪਰਸਨ ਕੋ ਸਮੈ ਇੱਧਰ ਕਹਿੰਦੇ ਜਿਹੜੇ ਜਵਾਲਾਮੁਖੀ ਆ ਉਹਦੇ ਕਹਿੰਦੇ ਯਾਤਰਾ ਕਰਨ ਦਾ ਸਮਾਂ ਆਇਓ ਅਬ ਹੀ ਨੇਰ ਖਿਆਲ ਕਰ ਰਹੇ ਆ ਵੀ ਉਹ ਨੇੜੇ ਹੀ ਆਇਆ ਹੋਇਆ ਹੈ ਇਹ ਮਗ ਸਭ ਨਰ ਲੈ ਚੱਲੋ ਹੁਣ ਸਹੁਰਾ ਤਾਂ ਸਾਡਾ ਚੜ੍ਹਾਈ ਕਰ ਗਿਆ ਤੇ ਸਾਨੂੰ ਇਹਨਾਂ ਨੇ ਸਾਰਿਆਂ ਨੇ ਅੱਗੇ ਨਾਲ ਲੈ ਕੇ ਜਾਣਾ ਹੈ ਅਸੀਂ ਕਹਿੰਦੇ ਵੀ ਇਹ ਸਾਰਿਆਂ ਨੂੰ ਨਾਲ ਲੈ ਕੇ ਇਸੇ ਰਸਤੇ ਚਲੀਏ ਲੇਵਾ ਦਰਸ਼ਨ ਹੇਰ ਇਸ ਤਰ੍ਹਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਲਾਂਗੇ ਫਿਰ ਦੇਖਾਂਗੇ ਅੱਗੇ ਜਾਣਾ ਕਿ ਨਹੀਂ ਜਾਣਾ ਹੈ। ਤਬ ਤੇ ਸਿੱਖ ਕੇ ਪਾਸ ਤੇ ਸਦਾ ਤਈ ਕਹਿੰਦੇ ਜਿਹੜਾ ਜੋਧ ਨਾਵੇ ਸਿੱਖ ਉਹਦੇ ਪਾਸੋਂ ਸ਼ਬਦ ਕੰਠ ਕਰ ਲੀਨ। ਲਹਿਣਾ ਜੀ ਨੇ ਜਿਹੜੇ ਸ਼ਬਦ ਆ ਉਹ ਲਿਖ ਕੇ ਤੇ ਫਿਰ ਜਵਾਨੀ ਕੰਠ ਕਰ ਲਏ ਸਨ, ਜਵਾਨੀ ਪੜ੍ਹਨ ਲੱਗ ਪਏ ਸਨ। ਨਿਤ ਪ੍ਰਤ ਪੜ੍ਹ ਹੀ ਪ੍ਰੇਮ ਕਰ, ਹਮੇਸ਼ਾ ਪ੍ਰੇਮ ਕਰਕੇ ਉਹਨਾਂ ਸ਼ਬਦਾਂ ਨੂੰ ਮ੍ਰਿਤ ਵੇੜੇ ਪੜ੍ਹਦੇ ਹੈ। ਉਪਜੇ ਭਾਉ ਨਵੀਨ, ਜਿਵੇਂ ਪੜ੍ਹਦੇ ਨਵੇਂ ਤੋਂ ਨਵਾਂ ਪ੍ਰੇਮ ਪਿਆਰ ਪੈਦਾ ਹੁੰਦਾ ਹਿਰਦੇ ਵਿੱਚ। ਚੌਪਈ ਮਿਲਣੇ ਕੀ ਅਭਿਲਖ ਐਸੇ, ਫਿਰ ਗੁਰੂ ਲਹਿਣਾ ਜੀ ਦੇ ਮਨ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਮਿਲਣ ਜੁਣ ਦੀ ਇਸ ਤਰ੍ਹਾਂ ਦੀ ਖਾਹਿਸ਼ ਹੈ, ਇਸ ਤਰ੍ਹਾਂ ਦੀ ਇੱਛਾ ਤੀਬਰ ਹੈ। ਮਦ ਕਰ ਖੋਜਤ ਪੁਸ਼ਕਰ ਜੈਸੇ, ਇਸ ਤਰ੍ਹਾਂ ਜਿਹੜਾ ਕਵਲ ਫੁੱਲ ਉਸਨੂੰ ਹਮੇਸ਼ਾ ਕਹਿੰਦੇ ਅੰਮ੍ਰਿਤ ਵੇਲੇ ਭੋੜਾ ਲੱਭਦਾ ਫਿਰਦਾ ਵੀ ਕਿੱਥੇ ਕਵਲ ਹੈ, ਉੱਥੇ ਜਾ ਕੇ ਮੈਂ ਸੁਗੰਧੀ ਲਵਾਂ ਲੱਟੂ ਹੋਵਾਂ। ਜੋ ਮ੍ਰਿਗ ਪਿਆਸੋ ਜਲ ਕੋ ਚਾਹੈ, ਇਸ ਤਰ੍ਹਾਂ ਪਾਣੀ ਦਾ ਤਿਹਾਇਆ ਜਿਹੜਾ ਹਰਨ ਹੈ ਕਹਿੰਦੇ ਦੌੜਦਾ ਹੁੰਦਾ, ਛਾਲਾ ਮਾਰਦਾ ਹੁੰਦਾ ਹੈ। ਜੋ ਚਾਤ੍ਰਿਕ ਇੱਕ ਬੂੰਦ ਬਿਨਾ ਹੈ, ਇਸ ਤਰ੍ਹਾਂ ਜਿਹੜਾ ਪਪੀਹਾ ਹੈ ਉਹ ਸਵਾਤੀ ਬੂੰਦ ਵਾਸਤੇ ਬੇਨਤੀਆਂ ਕਰਦਾ ਹੁੰਦਾ ਵੀ ਤੁਸੀਂ ਵਰਸੋ ਕਿਰਪਾ ਧਾਰ। ਦੇਵੀ ਪਰਸਨ ਦਿਨ ਪੁਨ ਆਇਓ, ਫਿਰ ਇੱਧਰ ਜਿਹੜਾ ਉਹ ਜਵਾਲਾਮੁਖੀ ਉਹਦੇ ਕਹਿੰਦੇ ਯਾਤਰਾ ਕਰਨ ਦਾ ਵੀ ਉੱਥੇ ਮੱਥਾ ਟੇਕਣ ਦਾ ਦਿਨ ਜਾ ਜਦੋਂ ਆ ਗਿਆ ਹੈ। ਸਭ ਨੂੰ ਲਿਜਾਵਨ ਮਨ ਠਹਿਰਾਇਓ, ਸਾਰੇ ਜਿਹੜੇ ਕੋਈ ਕਰੋੜ ਦੇ ਲੋਕ ਹੈ ਉਹਨਾਂ ਨੇ ਕਿਹਾ ਮਹਾਰਾਜ ਤੁਸੀਂ ਹੁਣ ਅੱਗੇ ਨਾ ਕੇ ਲੱਗੇ ਚੱਲ ਨਾਲ ਅੱਗੇ ਹੋ ਕੇ ਚੱਲਣਾ ਹੈ। ਪਦਕ ਭਏ ਨਰ ਲਹਿਣੇ ਸੰਗਾ, ਇਸ ਕਰਕੇ ਭਾਈ ਲਹਿਣਾ ਜੀ ਦੇ ਨਾਲ ਖਡੂਰ ਸਾਹਿਬ ਦੇ ਬਹੁਤ ਲੋਕ ਨਾਲ ਹੋ ਗਏ। ਗਮਨੇ ਜਵਾਲਾ ਸਹਿਤ ਉਮੰਗਾ, ਦੇਵਰ ਸ਼ਾਹ ਸਹਿਤ ਕਹਿੰਦੇ ਜਵਾਲਾਮੁਖੀ ਵੱਲ ਨੂੰ ਚੱਲ ਪਏ ਹਨ। ਸਰਬ ਸੰਗ ਸੋ ਕਹਿਓ ਸੁਣਾਈ, ਸਾਰਾ ਜਿਹੜਾ ਸੰਗ ਹੈ ਜੱਥਾ ਉਹਦੇ ਸਾਥੀਓਂ ਸੁਣਾ ਕੇ ਕਿਹਾ ਲਹਿਣਾ ਜੀ ਨੇ ਅਪਰ ਪੰਥ ਚੱਲ ਕੇ ਅਬ ਜਾਈ, ਸਾਡਾ ਜਿਹੜਾ ਸਹੁਰਾ ਹੈ ਜਿਹੜਾ ਦੇਵੀ ਚੰਦ ਹੈ ਉਹ ਤਾਂ ਸਿੱਧੇ ਹੀ ਜਵਾਲਾਮੁਖੀ ਜਾਂਦਾ ਸੀ, ਅਸੀਂ ਤਾਂ ਵੀ ਹੋਰ ਆ ਰਸਤੇ ਰਾਹੀਂ ਅੱਗੇ ਜਾਵਾਂਗੇ ਉੱਧਰ ਨੂੰ। ਸ੍ਰੀ ਗੁਰੂ ਨਾਨਕ ਪੁਰਖ ਮਹਾਨਾ, ਉਹ ਕੀ ਹੈ ਕਹਿੰਦੇ ਗੁਰੂ ਨਾਨਕ ਸਾਹਿਬ ਜਿਹੜੇ ਮਹਾਨ ਪੁਰਖ ਹੈ, ਤੇ ਕੋ ਦਰਸ ਕਰੋ ਮਤਵਾਨਾ, ਹੈ ਵੀ ਬੁੱਧੀਵਾਨੋ ਸਭ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਜਾ ਕੇ ਉਹਨਾਂ ਦੇ ਆਪਾਂ ਦਰਸ਼ਨ ਕਰਾਂਗੇ ਸਾਰੇ। ਇਹ ਮਗ ਜਾਵਨ ਫਲ ਸੋ ਵਿਸਾਲੇ, ਜਿਹੜਾ ਇਸ ਰਸਤੇ ਜਾਣਾ ਹੈ ਨਾ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਲਈ, ਇਸ ਰਸਤੇ ਜਾਂਦਿਆਂ ਆਪਾਂ ਨੂੰ ਬਹੁਤਾ ਫਲ ਹੋਊ, ਬਹੁਤਾ ਲਾਭ ਹੋਊਗਾ। ਤੈ ਕੋ ਦਰਸ਼ਨ ਹੋਏ ਸੁਖਾਲੇ, ਕਿਉਂਕਿ ਸੌਖੇ ਢੰਗ ਨਾਲ ਹੀ ਦੋਹਾਂ ਦੇ ਦਰਸ਼ਨ ਸਾਨੂੰ ਹੋ ਜਾਣ, ਪਹਿਲਾਂ ਗੁਰੂ ਨਾਨਕ ਸਾਹਿਬ ਦੇ ਫਿਰ ਉੱਥੇ ਜਵਾਲਾਮੁਖੀ। ਇਉਂ ਸੁਣ ਨਰ ਬਹੁ ਸੰਗ ਸਿਧਾਰੇ, ਇਸ ਤਰ੍ਹਾਂ ਲੈਣਾ ਜੀ ਤੋਂ ਸੁਣ ਕੇ ਬਹੁਤੇ ਨੋਲ ਇਹਨਾਂ ਦੇ ਚਲੇ ਗਏ ਲੋਕ, ਭਾਵ ਜਥਾ ਤਕੜਾ ਚੱਲਿਆ ਹੈ। ਕਹਿ ਕਿ ਚੱਲੋ ਸੁਲੇ ਹੋ ਨਿਹਾਰੇ, ਲੱਗੇ ਲੈਣਾ ਜੀ ਚੱਲੋ ਪਹਿਲਾਂ ਕਰਤਾਰਪੁਰ ਸਾਹਿਬ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦਾਰ ਕਰ ਲਈਏ। ਬਹੁਤ ਭੀੜ ਨਿਜ ਲੇ ਕਰ ਸੰਗਾ, ਇਸ ਤਰ੍ਹਾਂ ਲੈਣਾ ਜੀ ਬਹੁਤ ਲੋਕਾਂ ਦੀ ਨਾਲ ਭੀੜ ਬਹੁਤ ਹੀ ਇਕੱਤਰਤਾ ਲੈ ਕੇ, ਗਮਨਿਓ ਲਹਿਣਾ ਭਾਗ ਉਤੰਗਾ, ਉੱਚੇ ਭਾਗਾਂ ਵਾਲਾ ਲਹਿਣਾ ਜੀ ਚੱਲ ਪਏ ਨੇ। ਕ੍ਰਮ ਕ੍ਰਮ ਸਗਰੋ ਮਾਰਗ ਛੋਰੀ, ਹੌਲੀ ਹੌਲੀ ਨੰਬਰਵਾਰ ਰਸਤਾ ਤੈਅ ਕਰਦੇ ਰਸਤਾ ਛੱਡਦੇ ਤਿਆਗਦੇ ਹੋਏ, ਪਹੁੰਚੇ ਪੁਰ ਕਰਤਾਰ ਹਠੌਰੀ, ਜਿੱਥੇ ਉਹ ਕਰਤਾਰਪੁਰ ਸਾਹਿਬ ਦੀ ਥਾਂ ਕਰਤਾਰਪੁਰ ਵਸਿਆ ਉੱਥੇ ਜਾ ਪਹੁੰਚੇ ਬਾਹਰ। ਵਹਿਰ ਤਿਸ਼ਟ ਇੱਕ ਮਨ ਜੋ ਬੁਝੇਰਾ, ਬਾਹਰ ਬਾਹਰ ਖੜਿਆ ਹੋ ਕੇ ਇੱਕ ਪੁਰਸ਼ ਤੋਂ ਪੁੱਛਣਾ ਕੀਤਾ ਲੈਣਾ ਜੀ ਨੇ, ਇਹ ਜੋ ਗ੍ਰਾਮ ਹੈ ਕਿਸ ਕੇਰਾ, ਇਹ ਪੁਰਸ਼ਾ ਦੱਸ ਆ ਜਿਹੜਾ ਨਗਰ ਹੈ ਕਿਸ ਦਾ, ਇਹ ਪਿੰਡ ਦਾ ਨਾਂ ਕੀ ਹੈ। ਕਹੇ ਸੁਨਾਰ ਜਗ ਗੁਰਗਤ ਦਾਈ, ਉਹ ਜਿਹੜਾ ਸਿਆਣਾ ਪੁਰਸ਼ ਸੀ ਉਹ ਕਹਿਣ ਲੱਗਾ ਵੀ ਜਿਹੜੇ ਸੰਸਾਰ ਦੇ ਮੁਕਤੀ ਦਾਤਾ ਗੁਰੂ ਨਾਨਕ ਸਾਹਿਬ ਜੀ ਹੈ, ਸ੍ਰੀ ਨਾਨਕ ਜੋ ਤਪਾ ਕਹਾਏ। ਜੋ ਵੀ ਗੁਰੂ ਨਾਨਕ ਸਾਹਿਬ ਹੈ ਜਿਨ੍ਹਾਂ ਨੂੰ ਮਹਾਨ ਤਪਾ ਗੁਰੂ ਨਾਨਕ ਵੀ ਕਿਹਾ ਕਹਾਇਆ ਜਾਂਦਾ ਹੈ। ਬਹੁ ਨਾਰ ਦੂਰ ਦੇਸ਼ ਤੇ ਆਵੇ ਹੈ, ਬਹੁਤ ਦੂਰੋਂ ਇਲਾਕੇ ਤੋਂ ਲੋਕ ਚੱਲ ਚੱਲ ਕੇ ਇਹਨਾਂ ਦੇ ਦਰਸ਼ਨ ਕਰਨ ਲਈ ਆਉਂਦੇ ਹੈ। ਦਰਸ ਕਰਹਿ ਨਿਜ ਇਛ ਪੁਜਾਵੇ ਹੈ, ਇਹਨਾਂ ਦੇ ਆ ਕੇ ਦਰਸ਼ਨ ਕਰਦੇ ਆਪਣੀਆਂ ਮਨ ਦੀਆਂ ਇੱਛਾ ਪੂਰੀਆਂ ਕਰਦੇ। ਨਿਜ ਉਪਦੇਸ਼ੋ ਜਗ ਮਹਿ ਨਾਮੋ, ਹਾਂ ਜਿਨ ਉਪਦੇਸ਼ੋ ਨਿਜ ਦੇ ਥਾਂ ਜਿਨ ਪਾਠ ਹੈ, ਜਿਨ੍ਹਾਂ ਨੇ ਸੰਸਾਰ ਦੇ ਵਿੱਚ ਵਾਹਿਗੁਰੂ ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ ਸਭ ਨੂੰ। ਤਿੰਨ ਕੋ ਜਾਣ ਲੈ ਹੋਏ ਹੋ ਗ੍ਰਾਮੋ, ਉਹ ਗੁਰੂ ਨਾਨਕ ਸਾਹਿਬ ਦਾ ਰਹਿਣ ਵਾਲਾ ਇਹ ਵੀ ਨਗਰ ਹੈ ਕਰਤਾਰਪੁਰ ਸਾਹਿਬ। ਸੁਣ ਲਹਿਣੇ ਕਹਿ ਸੰਗੀ ਕਹਿ, ਸਵੇਰੇ ਜਿਹੜੇ ਲਹਿਣੇ ਜੀ ਦੇ ਸੰਗੀ ਸਾਥੀ ਉਸ ਪੁਰਸ਼ ਤੋਂ ਸੁਣ ਕੇ ਇਹਨਾਂ ਨੂੰ ਕਹਿੰਦੇ, ਜਿਸ ਕੇ ਸ਼ਬਦ ਪੜਤ ਤੂੰ ਰਹੇ। ਭਾਈ ਲਹਿਣਾ ਜੀ, ਜਿਸ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਵੇਲੇ ਉੱਠ ਕੇ ਤੂੰ ਬਾਣੀ ਦੇ ਸ਼ਬਦ ਪੜ੍ਹਦਾ ਰਹਿੰਦਾ ਹੈ ਨਾ, ਦਰਸ਼ਨ ਨਿਤ ਪ੍ਰਤ ਹਿਰਦੇ ਚਹਿਤ ਹੈ, ਮਹਾਰਾਜ ਦੇ ਦਰਸ਼ਨ ਕਰਨੇ ਹਮੇਸ਼ਾ ਹਿਰਦੇ ਵਿੱਚ ਆਉਂਦਾ ਰਹਿੰਦਾ ਹੈ। ਸੋ ਸ੍ਰੀ ਨਾਨਕ ਇਹਾ ਬਸਤ ਹੈ, ਗੁਰੂ ਨਾਨਕ ਸਾਹਿਬ ਇਹ ਕਰਤਾਰਪੁਰ ਸਾਹਿਬ ਵਿੱਚ ਇੱਥੇ ਵਸਦੇ। ਸੁਣ ਹਰ ਕਿਓ ਨਹਿ ਅੰਗ ਸਮਾਵੇ, ਨਾਲ ਦੇ ਸਾਥੀਆਂ ਤੋਂ ਸੁਣ ਕੇ ਬਹੁਤ ਖੁਸ਼ ਹੋ ਗਿਆ, ਅੰਗਾਂ ਵਿੱਚ ਨੀ ਉਹ ਖੁਸ਼ੀ ਸਮਾਉਂਦੀ। ਜੋ ਕਿਰਪਨ ਕੋ ਧਨ ਬਹੁ ਪਾਵੇ, ਇੰਨੇ ਖੁਸ਼ੀ ਛਿੜੀ ਹੈ ਜਿਵੇਂ ਕੋਈ ਸੋਨ ਬਹੁਤੀ ਮਾਇਆ ਮਿਲ ਜਾਓ, ਬਹੁਤਾ ਖੁਸ਼ ਹੋ ਜਾਂਦੇ ਹੋ। ਮਹਾਰਾਜ ਦੇ ਸੰਬੰਧ ਵੀ ਸੁਣ ਕੇ ਬੇਅੰਤ ਪ੍ਰਸੰਨ ਹੋ ਗਏ ਆਪ ਜੀ। ਭਇਓ ਠਾਂਡ ਨਿਜ ਸਾਥ ਅਗਾਰੀ, ਸਵੇਰੇ ਜਿਹੜਾ ਸਾਰ ਸੀ ਨਾ ਜੱਥਾ ਸੀ, ਉਹਨਾਂ ਦੇ ਅੱਗੇ ਜੇ ਹੋ ਕੇ ਖੜਿਆ ਹੋ ਗਏ ਲਹਿਣਾ ਜੀ। ਸਭ ਹਿੰਨ ਸੋਵਸ ਗੇਰਾ ਉਚਾਰੀ, ਸਾਰੇ ਜੱਥੇ ਦੇ ਸਾਥ ਆਪ ਜੀ ਨੇ ਉਹ ਬਚਨ ਕਿਹਾ ਮੁੱਖ ਤੋਂ, ਦੋਹਰਾ ਠਹਿਰੋ ਠਹਿਰੋ ਇਹਠਾ ਤੁਮ ਸਭੈ। ਕਹਿੰਦੇ ਵੀ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਪਹਿਲੀ ਵਾਰੀ ਦਰਸ਼ਨ ਕਰਨੇ ਹੈ, ਇਸ ਕਰਕੇ ਤੁਸੀਂ ਸਾਰੇ ਜਾਣੇ ਇੱਥੇ ਠਹਿਰ ਜਾਓ। ਹਾਂ ਦਰਸ਼ਨ ਕਰ ਆਏ, ਮੈਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਿਆਵਾਂਗਾ, ਫਿਰ ਉਹਨਾਂ ਤੋਂ ਆਗਿਆ ਇਜਾਜ਼ਤ ਲੈ ਆਵਾਂਗਾ। ਬਹਰੋ ਡੇਰਾ ਕਰ ਮਿਲ, ਫਿਰ ਆਪਾਂ ਰਲ ਮਿਲ ਕੇ ਮਹਾਰਾਜ ਦੇ ਅਸਥਾਨ ਤੇ ਇੱਥੇ ਟਿਕਾਣਾ ਕਰ ਲਾਂਗੇ, ਰਾਤ ਨੂੰ ਇੱਥੇ ਹੀ ਰਹਿ ਪਵਾਂਗੇ। ਕਿਦੋਂ ਅਗਾਰੀ ਜਾਏ, ਜੇ ਕੋਈ ਨਾ ਇੱਥੇ ਕੰਮ ਬੁਣਿਆ ਫਿਰ ਆਪਾਂ ਮੱਥਾ ਟੇਕ ਕੇ ਅੱਗੇ ਚਲੇ ਜਾਵਾਂਗੇ। ਚੌਪਈ ਅਸ ਕਹਿ ਗ੍ਰਾਮ ਸਾਮੂਹੇ ਗਮਨ, ਇਸ ਤਰ੍ਹਾਂ ਦੇ ਬਚਨ ਕਹਿ ਕੇ ਕਰਤਾਰਪੁਰ ਸਾਹਿਬ ਨਗਰ ਨੂੰ ਉਹ ਜੋ ਸਾਹਮਣੇ ਹੈ ਉਹ ਸਾਹਮਣੇ ਮੁੱਖ ਜਾ ਕਰਕੇ ਉਧਰ ਨੂੰ ਚੱਲ ਪਏ। ਮਨ ਮੈਂ ਗੁਰੀ ਗੁਨੂ ਗੁਣ ਭਵਨ, ਮਨ ਮੈਂ ਗੁਣੀ ਗੁਰੂ ਗੁਣ ਭਵਨ, ਮਨ ਦੇ ਵਿੱਚ ਗੁਣੀ ਕੀ ਵਿਚਾਰੀ ਹੈ ਗੁਰੂ ਨਾਨਕ ਸਾਹਿਬ ਜੋ ਗੁਣਾਂ ਦੇ ਘਰ ਹਨ। ਸੇਵਕ ਹਮਰਾ ਆਵਤ ਸੋਈ, ਜਿਹੜਾ ਸਾਡਾ ਇਸ ਗੁਰਤਾ ਗੱਦੀ ਦਾ ਮਾਲਕ ਬਣਿਆ ਹੈ ਉਹ ਸੇਵਕ ਆ ਰਿਹਾ ਸਾਡੇ ਵੱਲ ਨੂੰ। ਮੋਹ ਰਾਜ ਕਾ ਧਨੀ ਜੋ ਹੋਈ, ਜੋ ਸਾਡੇ ਰਾਜ ਭਾਗ ਦਾ ਗੁਰਤਾ ਗੱਦੀ ਦਾ ਮਾਲਕ ਹੋਣਾ ਉਹ ਆ ਰਿਹਾ ਹੈ ਲੈਣਾ। ਨਿਜ ਆਸਨ ਤਜ ਕਰ ਤਬ ਆਏ, ਜੋ ਵਿਚਾਰ ਕੇ ਗੁਰੂ ਨਾਨਕ ਸਾਹਿਬ ਜੀ ਆਪਣਾ ਜਿਹੜਾ ਆਸਨ ਹੈ ਛੱਡ ਕੇ ਆ ਗਏ ਹਨ। ਵਹਿਰ ਗ੍ਰਾਮ ਠੰਡੇ ਇੱਕ ਥਾਏ, ਕਰਤਾਰਪੁਰ ਸਾਹਿਬ ਤੋਂ ਬਾਹਰ ਬਾਰ ਇੱਕ ਥਾਂ ਤੇ ਖੜੋਤੇ ਹੋਏ, ਮਿਲੇ ਸਰਬ ਤੇ ਹੋਏ ਨਿਆਰੇ, ਜੋ ਗੁਰੂ ਨਾਨਕ ਸਾਹਿਬ ਜੀ ਸਾਰਿਆਂ ਤੋਂ ਵੱਖਰੇ ਜੇ ਹੋ ਕੇ ਇਹਨਾਂ ਨੂੰ ਮਿਲੇ ਜੁੜੇ। ਸ੍ਰੀ ਨਾਨਕ ਲਹਿਣੇ ਨਿਜ ਪਿਆਰੇ, ਹਾਂ ਜੋ ਗੁਰੂ ਨਾਨਕ ਸਾਹਿਬ ਜੀ ਜੋ ਲਹਿਣਾ ਜੀ ਬੜੇ ਪਿਆਰੇ ਹਨ ਇਹਨਾਂ ਨੂੰ। ਦੋਹਰਾ ਅਵਲੋਕਤ ਬੋਲਿਓ ਤਬ, ਉਸ ਸਵੇਰੇ ਲਹਿਣਾ ਜੀ ਮਹਾਰਾਜ ਨੂੰ ਦੇਖ ਕੇ ਬੋਲਿਆ, ਸ੍ਰੀ ਨਾਨਕ ਗੁਣ ਖਾਨ, ਵੀ ਤੁਸੀਂ ਦੱਸੋ ਜੋ ਗੁਰੂ ਨਾਨਕ ਸਾਹਿਬ ਜੀ ਗੁਣਾਂ ਦੇ ਖਾਨ ਹਨ। ਤਿੰਨ ਦਰਸ਼ਨ ਕੀ ਚਾਹੇ ਮੁਝ, ਮੈਂ ਮਹਾਰਾਜ ਉਹਨਾਂ ਦੇ ਦਰਸ਼ਨ ਕਰਨ ਦੀ ਮੈਨੂੰ ਬੜੀ ਚਾਹਨਾ ਹੈ। ਅਹੈ ਸੁਕੌਨੇ ਥਾਨ, ਪੁਰਸ਼ਾ ਦੱਸੋ ਕਿਸ ਥਾਂ ਤੇ, ਮਹਾਰਾਜ ਆਪ ਹੀ ਗਏ ਸੀ ਤੇ ਇਹਨਾਂ ਨੂੰ ਪਤਾ ਨਹੀਂ ਸੀ ਵੀ ਗੁਰੂ ਨਾਨਕ ਸਾਹਿਬ ਜੀ ਉਹ ਆਮ ਇਨਸਾਨ ਸਮਝ ਕੇ ਪੁੱਛਣ ਲੱਗੇ ਹੈ। ਵੀ ਗੁਣਾਂ ਦੇ ਖਾਣ ਗੁਰੂ ਨਾਨਕ ਸਾਹਿਬ ਜੀ ਕਿਸ ਥਾਂ ਤੇ ਰਹਿ ਰਹੇ ਹੈ। ਚੌਪਈ ਸ੍ਰੀ ਪ੍ਰਭ ਸੁਣ ਕੇ ਬੈਨ ਉਚਾਰੇ। ਉਹ ਗੁਰੂ ਨਾਨਕ ਸਾਹਿਬ ਆਪ ਹੀ ਹੈ, ਸੁਣ ਕੇ ਲੈਣਾ ਜਿਹਨੂੰ ਬਚਨ ਕਹੇ। ਆਵਹੋ ਤੁਮ ਹਮਰੇ ਸੰਗਾਰੇ। ਵੀ ਜੇ ਉਹਨਾਂ ਦੇ ਦਰਸ਼ਨ ਕਰਨੇ ਪੁਰਸ਼ਾ ਤੂੰ ਸਾਡੇ ਨਾਲ ਨਾਲ ਪਿੱਛੇ ਤੁਰਿਆ ਆ। ਸ੍ਰੀ ਨਾਨਕ ਕੋ ਦਿਉ ਦਿਖਾਏ। ਹੋਵੇ ਪੁਰਸ਼ਾ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਮੈਂ ਕਰਵਾ ਦਿਆਂ। ਜੇ ਕੋ ਤੂੰ ਬੂਝਤ ਹਿਤ ਲਾਏ। ਇਸ ਗੁਰੂ ਨਾਨਕ ਦੇ ਸੰਬੰਧ ਵਿੱਚ ਤੂੰ ਬੜਾ ਪ੍ਰੇਮ ਪਿਆਰ ਲਾ ਕੇ ਪੁੱਛ ਰਿਹਾ ਮੈਨੂੰ। ਅਸ ਕਹਿ ਸ੍ਰੀ ਗੁਰ ਚੱਲੇ ਅਗਾਰੀ। ਇਸ ਤਰ੍ਹਾਂ ਲੈਣਾ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਪ ਅੱਗੇ ਅੱਗੇ ਚੱਲ ਪਏ। ਇਹ ਬਾਜਨ ਪਰ ਜਾਏ ਪਿਛਾਰੀ। ਸ੍ਰੀ ਲੈਣਾ ਜੀ ਘੋੜੀ ਉੱਪਰ ਚੜੇ ਹੋਏ ਮਗਰ ਮਗਰ ਚਲੇ ਜਾ ਰਹੇ। ਪਹੁੰਚੇ ਜਬ ਸਮੀਪ ਧਰਮਸ਼ਾਲਾ। ਜਦੋਂ ਗੁਰੂ ਨਾਨਕ ਸਾਹਿਬ ਜੀ ਜਿੱਥੇ ਉਹ ਧਰਮਸ਼ਾਲਾ ਬਣੀ ਉਹਦੇ ਨਜ਼ਦੀਕ ਜਾ ਪਹੁੰਚੇ। ਬੋਲੇ ਠਾਂਡੇ ਹੋਏ ਕਿਰਪਾਲਾ। ਦਿਆਲੂ ਕਿਰਪਾਲੂ ਕਹਿੰਦੇ ਖੜਿਆ ਹੋ ਕੇ ਲੈਣਾ ਜੀ ਉਹਨੂੰ ਬੋਲੇ ਹਨ। ਬੜਵਾ ਪਰਤੇ ਅਬ ਉਤਰੀ ਜੈ। ਪੁਰਸ਼ਾ ਹੁਣ ਘੋੜੀ ਤੋਂ ਤੂੰ ਹੇਠਾਂ ਉਤਰ ਪਾ। ਇਸ ਕਾਸ਼ਟ ਕੇ ਸੰਗ ਬੰਧੀ ਜੈ। ਸਾਹਮਣੇ ਕਿਲਾ ਜਾ ਇਹਦੇ ਨਾਲ ਆਪਣੀ ਘੋੜੀ ਨੂੰ ਬੰਨ ਲੈ। ਤੁਮਰੇ ਸਨਮੁਖ ਹੈ ਦਰ ਜੋ। ਆ ਤੇਰੇ ਸਾਹਮਣੇ ਜਿਹੜਾ ਵੱਡਾ ਦਰਵਾਜ਼ਾ ਹੈ ਨਾ। ਪਰਵਿਰਸ਼ਹ ਤਿਸਮੈ ਦਰਸਹ ਸੋ। ਇਹਦੇ ਵਿੱਚ ਕਹਿੰਦੇ ਪ੍ਰਵੇਸ਼ ਹੋ ਜਾ, ਅੰਦਰ ਉਹ ਬੈਠੇ ਉਹਨਾਂ ਦੇ ਦਰਸ਼ਨ ਕਰ ਲਾ। ਦੋਹਰਾ ਇਸ ਪ੍ਰਕਾਰ ਮ੍ਰਿਦ ਬਚਨ ਕਹਿ। ਇਹੋ ਬੜੇ ਕੋਮਲ ਬਚਨ ਕਹਿ ਕੇ ਇਹਨਾਂ ਤਾਈ ਤਹਿ ਤੇ ਆਗੇ ਜਾਏ। ਇੱਧਰ ਗੁਰੂ ਨਾਨਕ ਸਾਹਿਬ ਜੀ ਉਹ ਅੰਗਰ ਜੀ ਲਹਿਣਾ ਜੀ ਦੇ ਜਾਣ ਤੋਂ ਪਹਿਲਾਂ ਹੀ ਕਹਿੰਦੇ ਜਾ ਕੇ ਲਗਦਾਰ ਧਰਮਸ਼ਾਲਾ ਦੁਤੀਏ। ਹਾਂ, ਜਿਹੜਾ ਧਰਮਸ਼ਾਲਾ ਦਾ ਦੂਸਰਾ ਛੋਟਾ ਜਿਹਾ ਪਿੱਠ ਪਿੱਛੇ ਦਰਵਾਜ਼ਾ ਛੋਟਾ ਜਿਹਾ ਉਹ ਹੈ ਸੀ ਦਰਵਾਜ਼ਾ। ਪਰਵਿਰਸ਼ੇ ਗੁਰਗਤ ਦਾ ਤੇ ਉਹ ਪਿਛਲੇ ਦੀ ਤਰਫ਼ ਜਾ ਕੇ ਉਹਦੇ ਰਾਹੀਂ ਪ੍ਰਵੇਸ਼ ਹੋ ਗਏ ਧਰਮਸ਼ਾਲਾ ਵਿੱਚ। ਚੌਪਈ ਅੰਤਰ ਜਾਏ ਸਿੰਘਾਸਨ ਵੈਸੇ। ਪਿਛਲੇ ਤਰਫ਼ ਦੇ ਵਿੱਚ ਨੀ ਜਾ ਆ ਕੇ ਮਹਾਰਾਜ ਸਿੰਘਾਸਨ ਤੇ ਤਖਤੇ ਜਾ ਬੈਠੇ ਹੈ। ਧਰਿਓ ਸਰੀਰ ਸ਼ਾਂਤ ਰਸ ਜੈਸੇ। ਮਾਨੋ ਜਿਵੇਂ ਸ਼ਾਂਤ ਰਸ ਨਹੀਂ ਗੁਰੂ ਨਾਨਕ ਸਾਹਿਬ ਦਾ ਸੋਹਣਾ ਸਰੀਰ ਧਾਰਨ ਕੀਤਾ ਹੋਵੇ। ਬੰਦ ਤੁਰੰਗਨ ਲਹਿਣਾ ਗਏ। ਇੱਧਰ ਲਹਿਣਾ ਜੀ ਘੋੜੀ ਨੂੰ ਕਿੱਲੇ ਨਾਲ ਬੰਨ ਕੇ ਜਦੋਂ ਅੰਦਰ ਨੂੰ ਗਏ ਆ। ਸ੍ਰੀ ਨਾਨਕ ਕੋ ਦੇਖਤ ਪਇਓ। ਜਾ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਲਏ ਇਹਨਾਂ ਨੇ। ਸ਼ਰਨ ਸ਼ਰਨ ਕਹਿ ਬੰਦਨ ਕੀ। ਮਹਾਰਾਜ ਤੁਹਾਡੀ ਸ਼ਰਨ ਆਏ ਆ, ਤੁਹਾਡੀ ਸ਼ਰਨ ਆਏ, ਰੱਖਿਆ ਕਰੋ ਰੱਖਿਆ ਕਰੋ। ਮਹਾਰਾਜ ਸਾਡੀ ਉਮ ਕਹਿ ਕੇ ਨਮਸਕਾਰ ਕੀਤੀ। ਅਤ ਸ਼ਰਧਾ ਮਹਿ ਮਤ ਜੇ ਭੀਨੀ। ਇਹ ਲਹਿਣਾ ਜੀ ਸ਼ਰਧਾ ਵਿੱਚ ਬਹੁਤ ਹੀ ਅਕਲ ਬੁੱਧ ਲੀਨ ਹੋ ਰਹੀ ਹੈ। ਬੈਠ ਪਛਾਣਿਓ ਹੈ ਇਹ ਸੋਈ। ਜਦੋਂ ਮੱਥਾ ਟੇਕ ਕੇ ਤੇ ਚੌਕੜਾ ਮਾਰ ਕੇ ਬੈਠ ਕੇ ਪਛਾਣਿਆ ਫਿਰ ਕਹਿੰਦੇ ਵੀ ਤਾਂ ਉਹੀ ਲੱਗਦੇ ਹੈ। ਪੰਥ ਬਤਾ ਆਵਤ ਆਵਤ ਜੋਈ। ਮੇਰੇ ਸਾਨੂੰ ਆ ਰਸਤਾ ਦੱਸਦੇ ਆਉਂਦੇ ਸੀ ਮਗਰ ਮਗਰ ਚਲੇ ਆਓ। ਅਚਰਜ ਗੁਣ ਕੈ ਭਇਓ ਹਰਾਨਾ। ਅਚਰਜੀ ਵਿਚਾਰ ਕਰਕੇ ਮਨ ਵਿੱਚ ਬਹੁਤ ਹੱਕੇ ਬੱਕੇ ਜੇ ਹੋ ਗਏ ਲੈਣਾ ਜੀ। ਔਗਣ ਵੱਡੋ ਆਪ ਤੇ ਜਾਣਾ। ਆਪਣੇ ਵੱਲੋਂ ਵੀ ਮੇਰੇ ਬਹੁਤ ਔਗਣ ਹੋ ਗਿਆ, ਗੁਨਾਹ ਹੋ ਗਿਆ, ਉਹ ਜਾਣਿਆ ਸਮਝਿਆ ਹੈ। ਹਿਰਦੇ ਬਸੂਰਤ ਜੇ ਹਉ ਜਾਣਤ। ਹਿਰਦੇ ਵਿੱਚ ਝੂਰੇ ਲੈਣਾ ਵੀ ਜੇ ਅਸੀਂ ਜਾਣਦੇ ਵੀ ਇਹੀ ਉਹ ਗੁਰੂ ਨਾਨਕ ਸਾਹਿਬ ਹੈ। ਉਤਰ ਤੁਰੰਗਨ ਬੰਧਨ ਠਾਨਤ। ਘੋੜੀ ਤੋਂ ਹੇਠਾਂ ਉਤਰ ਕੇ ਮੈਂ ਇਹਨਾਂ ਨੂੰ ਪਹਿਲਾਂ ਮੱਥਾ ਟੇਕਣਾ ਸੀ। ਦੋਹਰਾ ਭੀਤ ਭਇਓ ਬਿਸਮਾਦੇ। ਇਸ ਤਰ੍ਹਾਂ ਭੈ ਕਰਕੇ ਜੜ ਜਾ ਹੋਇਆ ਤੇ ਅਚਰਜ ਹੋ ਗਏ ਲੈਣਾ ਜੀ। ਨਾ ਬੋਲੇ ਕੋ ਕੁਛ ਬੈਨ। ਮੁਖ ਤੋਂ ਲੈਣਾ ਜੀ ਕੋਈ ਬਚਨ ਹੀ ਬੋਲ ਰਹੇ ਹੈ। ਵੱਡੀ ਭੂਲ ਮੋਤੇ ਪਈ। ਆਪਣੇ ਮਨੋ ਮਨੀ ਕਹਿ ਜਾਂਦੇ ਆ ਵੀ ਬਹੁਤ ਤਕੜੀ ਭੁੱਲ ਗਲਤੀ ਹੋ ਗਈ ਹੈ। ਰਹਿਓ ਨੀਚ ਕਰ ਨੈਣ। ਇਸ ਕਰਕੇ ਸ਼ਰਮ ਦੇ ਮਾਰੇ ਨੇਤਰਾਂ ਨੂੰ ਬਹੁਤ ਨੀਵੇਂ ਕਰ ਰਿਹਾ, ਨੀਵੀਂ ਜੀ ਪਾ ਕੇ ਬੈਠੇ ਹੈ। ਚੌਪਈ ਹਾਂ ਬਾਜਨ ਪਰ ਚੜਿਓ ਕੁਭਾਗਾ। ਆਪਣੇ ਮਨ ਵਿੱਚ ਜੀ ਕਹਿੰਦੇ ਕਿਹੋ ਜਿਹੇ ਮੈਂ ਖੋਟੇ ਭਾਗਾਂ ਵਾਲਾ ਮੈਂ ਘੋੜੀ ਉੱਪਰ ਚੜੇ ਆ ਰਿਹਾ ਪਗ ਸੋ ਚੱਲ ਆਏ ਮੁਰ ਆਗਾ। ਇਹ ਜਿਹੜੇ ਗੁਰੂ ਨਾਨਕ ਸਾਹਿਬ ਹੈ ਇਹ ਪੈਦਲ ਹੀ ਮੇਰੇ ਅੱਗੇ ਅੱਗੇ ਚੱਲਦੇ ਹੇਠਾਂ ਆਏ ਹੈ ਪੈਦਲ, ਤੇ ਮੈਂ ਘੋੜੀ ਉੱਪਰ ਚੜ ਕੇ ਇਹਨਾਂ ਦੇ ਮਗਰ ਆਇਆ। ਇਹ ਵੱਡ ਗੁਣ ਹੈ ਸਿਮਹਿ ਕਿਵ ਮੇਰਾ, ਤੇ ਮੈਂ ਬਹੁਤ ਵੱਡਾ ਗੁਨਾਹ ਕਰ ਦਿੱਤਾ ਹੈ, ਗੁਰੂ ਨਾਨਕ ਸਾਹਿਬ ਕਿਵੇਂ ਮੈਨੂੰ ਮਾਫ ਕਰਨਗੇ। ਇਸ ਬਿਧ ਸੋਚਤ ਭਇਓ ਘਨੇਰਾ, ਇਸ ਤਰ੍ਹਾਂ ਲੈਣਾ ਜੀ ਚਿੱਤ ਵਿੱਚ ਬਹੁਤ ਸੋਚ ਕਰ ਰਹੇ, ਬਹੁਤ ਚਿੰਤਾ ਫਿਕਰ ਕਰ ਰਹੇ। ਸ੍ਰੀ ਨਾਨਕ ਸਭ ਮਨ ਕੀ ਜਾਨੀ, ਇਧਰ ਗੁਰੂ ਨਾਨਕ ਸਾਹਿਬ ਅੰਤਰ ਜਾਮੀ ਹੈ, ਲੈਣਾ ਜੀ ਦੀ ਸਾਰੀ ਮਨ ਦੀ ਹਾਲਤ ਜਾਣ ਲਈ ਹੈ। ਕਿਰਪਾ ਨਿਧਾਨ ਕਹੀ ਮ੍ਰਿਦ ਬਾਣੀ, ਕਿਰਪਾ ਦੇ ਖਜ਼ਾਨੇ ਸਤਿਗੁਰੂ ਨੇ ਬਹੁਤ ਕੋਮਲ ਬਚਨ ਕਹੇ ਇਹਨਾਂ ਨੂੰ। ਪੁਰਖਾ ਕੁਸ਼ਲ ਤੁਮਾਰੇ ਅਹੈ, ਇਹ ਪੁਰਖਾ ਤੇਰੇ ਸਰੀਰ ਦੀ ਰਾਜੀ ਖੁਸ਼ੀ ਖੈਰ ਸੁਖ ਹੈ। ਸੁਨਤ ਸਰੋਣ ਲਹਿਣੇ ਬਚ ਕਹੇ, ਕੰਨਾ ਵੀ ਸੁਣ ਕੇ ਲਹਿਣਾ ਜੀ ਨੇ ਅੱਗਿਓਂ ਬਚਨ ਕਹੇ ਹੈ। ਤੁਮ ਦਰਸ਼ਨ ਤੇ ਪਰਮ ਆਨੰਦਾ, ਅੱਜ ਤੁਹਾਡੇ ਦਰਸ਼ਨ ਹੋਏ ਹੈ, ਦਰਸ਼ਨ ਕਰਕੇ ਬੜਾ ਆਨੰਦ ਹੈ, ਖੈਰ ਸੁਖ ਹੈ। ਪ੍ਰਾਪਤ ਭਇਓ ਮੋਹ ਸੁਖ ਕੰਦਾ, ਮੈਨੂੰ ਤਾਂ ਸੁਖਾਂ ਦਾ ਅੱਜ ਬੱਦਲ ਹੀ ਪ੍ਰਾਪਤ ਹੋ ਗਿਆ, ਸੁਖਾਂ ਦਾ ਮੋਢੀ ਮਿਲ ਗਿਆ ਹੈ। ਦੇਖ ਭਗਤ ਦੇਵੀ ਕੋ ਸਭ ਹੀ, ਹਾਂਜੀ ਦੇਖ ਭਗਤ ਦੇਵੀ ਕੋ ਸਭ ਹੀ, ਦੇਖ ਭਗਤ, ਦੇਖ ਭਗਤ, ਭਗਤ ਨਹੀਂ ਹੋਣਾ, ਹਾਂ ਦੇਖ ਭਗਤ, ਦੇਖ ਤੇ ਭੇਖ ਦੇ ਵਿੱਚ ਵੇਖਦੇ ਇਹਨਾਂ ਵਿੱਚ ਫਰਕ ਨਾ, ਕਹਿੰਦੇ ਭਗਤੀ ਉਹ ਦੇਵੀ ਦਾ ਜਿਹੜਾ ਹੈ ਨਾ, ਦੇਵੀ ਦੇ ਭਗਤ ਵਾਲਾ ਸਰੀਰ ਜਾਂ ਭੇਖ ਜਾਂ ਧਾਰਿਆ, ਉਹ ਦੇਵੀ ਦੇ ਜਿਵੇਂ ਚਾਲੇ ਜਾਂਦੇ ਹੁੰਦੇ ਨਾ, ਕੋਈ ਲਾਲ ਕੱਪੜੇ ਜੇ ਪਾ ਕੇ, ਮਾਲਾ ਜੀ ਪਾ ਕੇ, ਰੁਦਰਾਖੀ, ਉਹ ਮੱਥਾ ਟਿੱਕਾ ਜਾ, ਉਹ ਕਹਿੰਦੇ ਦੇਵੀ ਦਾ ਭੇਖ ਜਾ ਦੇ ਕੇ ਸਰੀਰ ਤੇ, ਕਰ ਵਿਚਾਰ ਕੋ ਤਿਆਗਿਓ ਤਬ ਹੀ, ਹਿਰਦੇ ਵਿੱਚ ਵਿਚਾਰ ਕਰਕੇ ਗੁਰੂ ਅੰਗਦ ਸਾਹਿਬ ਜੀ ਨੇ ਉਸੇ ਵੇਲੇ ਉਹ ਕਹਿੰਦੇ ਭੇਖ ਜਾ ਕੱਪੜੇ ਜੇ ਲਾ ਕੇ ਪਰੇ ਮਾਰੇ, ਪਗ ਸੋ ਘੁੰਗਰੂ ਬਾਂਧੇ ਜੋ, ਉਹ ਦੇਵੀ ਦਾ ਭੇਖ ਜਾ ਕੀ ਯਾਤਰਾ ਦਾ ਪੈਰਾਂ ਨਾਲ ਘੁੰਗਰੂ ਜੇ ਬੰਨੇ ਹੋਏ ਸੀ ਇਹਨਾਂ ਨੇ, ਤੋਰ ਦੀਏ ਤੂਰਨ ਤਬ ਸੋ, ਮਹਾਰਾਜ ਦੇਖਦਿਆਂ ਦੇਖਦਿਆਂ ਕਹਿੰਦੇ ਤੋੜ ਕੇ ਕਿਹਦੇ ਬਗਾ ਮਾਰੇ। ਉਰਤੇ ਆਸ਼ਾ ਅਪਰ ਬਿਡਾਰੀ, ਆਪਣੇ ਹਿਰਦੇ ਵਿੱਚੋਂ ਹੋਰ ਜਿਹੜੀ ਆਸਾ ਦੂਰ ਕਰਕੇ ਪਰੇ ਸੁੱਟ ਦਿੱਤੀ ਹੈ। ਹੋਏ ਰਹਿਓ ਗੁਰ ਚਰਨ ਅਧਾਰੀ, ਫਿਰ ਤਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਆਸਰੇ ਹੋ ਰਿਹਾ ਹੈ। ਦੋਹਰਾ ਉਰ ਮਹਿ ਕਰਤ ਵਿਚਾਰ ਪੁਨ, ਫਿਰ ਉਸ ਤੋਂ ਬਾਅਦ ਹਿਰਦੇ ਵਿੱਚ ਇਸ ਤਰ੍ਹਾਂ ਦੀ ਸੋਚ ਵਿਚਾਰ ਕਰ ਕਰ ਆ ਰਹੇ। ਅੰਤਰ ਜਾਮੀ ਜੋਏ, ਗੁਰੂ ਨਾਨਕ ਸਾਹਿਬ ਜੀ ਅੰਤਰ ਜਾਮੀ, ਅੰਤਰ ਜਾਮੀ ਜੇ ਜਿਹੜੇ ਅੰਤਰ ਜਾਮੀ ਹੈ, ਵਿਦਾ ਕਰੈ ਮੁਝ ਸਦਨ ਕੋ, ਜੇ ਮਹਾਰਾਜ ਅੰਤਰ ਜਾਮੀ ਹੈ ਫਿਰ ਮੈਨੂੰ ਕਹਿੰਦੇ ਮਹਾਰਾਜ ਆਪਣੇ ਕੋਲੋਂ ਵਿਦਿਆ ਕਰ ਦੇਣ ਵੀ ਤੂੰ ਚਲਾ ਜਾ, ਆਪੇ ਆਗੇ ਦੇ, ਮਹਾਰਾਜ ਆਪੇ ਆਇਸ ਦੇ, ਆਪ ਹੀ ਆਗਿਆ ਦੇ ਦੇਣ ਵੀ ਪੁਰਸ਼ਾ ਤੂੰ ਘਰੇ ਚਲਿਆ ਜਾ। ਚੌਪਈ ਉਰ ਮਹਿ ਧਰ ਕਹਿ ਭਾਉ ਕਨੇਰੋ, ਇਸ ਤਰ੍ਹਾਂ ਹਿਰਦੇ ਵਿੱਚ ਬਹੁਤਾ ਪ੍ਰੇਮ ਧਾਰ ਕੇ, ਹੁਣ ਆਵੋ ਮੈਂ ਦਰਸ਼ਨ ਹੇਰੋ, ਕਹਿੰਦੇ ਫੇਰ ਜਿਵੇਂ ਬਾਕੀ ਸ਼ਰਧਾਲੂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੇ ਹਨ, ਇਉਂ ਮੈਂ ਇਹਨਾਂ ਦਾ ਸ਼ਰਧਾਲੂ ਬਣ ਕੇ ਦਰਸ਼ਨ ਕਰਨ ਲਈ ਆਵਾਂਗਾ। ਹਿਰਦੈ ਮਨੋਰਥ ਜਬ ਹੈ ਉਠਾਨਾ, ਜਦੋਂ ਵੀ ਮਹਾਰਾਜ ਮੈਨੂੰ ਜਾਣ ਦੀ ਆਗਿਆ ਦੇ ਦੇਣ, ਇਸ ਤਰ੍ਹਾਂ ਦਾ ਫੁਰਨਾ ਇਹਨਾਂ ਨੇ ਅੰਦਰ ਉਠਾਇਆ ਹੈ। ਗੁਣ ਖਾਨੀ ਤਬ ਬਚਨ ਬਖਾਨਾ, ਗੁਣਾਂ ਦੇ ਖਾਣ ਗੁਰੂ ਨਾਨਕ ਸਾਹਿਬ ਉਹਨਾਂ ਨੇ ਤਦੋਂ ਬਚਨ ਕਿਹਾ ਲਹਿਣਾ ਜੀ ਨੂੰ। ਪੁਰਖਾ ਜਾਨੋ ਜੇ ਥਲ ਮਾਹੀ, ਇਹ ਵੀ ਪੁਰਖਾ ਜਿਸ ਸਥਾਨ ਤੇ ਹੁਣ ਤੂੰ ਜਾਣਾ ਹੈ ਸੀ, ਦੇਖ ਉਤਾਰਿਓ ਜਾ ਹੁਕ ਨਾਹੀ, ਜੋ ਭੇਖ ਜਾ ਤਾਂ ਤੇ ਕੱਪੜੇ ਜੇ ਤਾਂ ਤੂੰ ਲਾ, ਤੇ ਘੁੰਗਰੂ ਜੇ ਵੀ ਤੋੜ ਕੇ ਸਿਰਦੇ, ਹੁਣ ਉੱਥੇ ਉੱਧਰ ਨੂੰ ਜਾਏਗਾ, ਭਾਵ ਦੇਵੀ ਦੀ ਯਾਤਰਾ ਕਰਨ ਜਾਏਗਾ ਕਿ ਨਹੀਂ ਜਾਣਾ। ਸੁਣ ਹੋ ਪ੍ਰਭੂ ਮਦ ਟੋਰਨ ਕੇ, ਲਣਾ ਜੀ ਬੋਲੇ ਕਹਿੰਦੇ ਮਹਾਰਾਜ ਸੁਣੋ, ਜੇ ਕੋਈ ਸਹਿਤ ਲੱਭਣ ਜਾਂਦਾ ਹੋਵੇ, ਕੋਈ ਜੇ ਗਮਨਿਓ ਛੋਰਨ ਕੇ ਤਾ, ਛੱਡ ਕੇ ਚੰਗੀ ਕਿਸਮ ਦਾ ਸਹਿਤ ਲੱਭਣ ਜਾਵੇ, ਤੇ ਕੋ ਮਗ ਮਹਿ ਅੰਮ੍ਰਿਤ ਪਾਏ, ਉਹਨੂੰ ਮਹਾਰਾਜ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਕਹਿੰਦੇ ਅੰਮ੍ਰਿਤ ਲੱਭ ਜਾਏ, ਅੰਮ੍ਰਿਤ ਮਿਲ ਜਾਵੇ। ਸੋ ਨਰ ਕਿਉਂ ਮਦ ਟੋਰਨ ਜਾਏ। ਜਿਹੜਾ ਸਿਆਣਾ ਪੁਰਸ਼ ਆ ਫਿਰ ਸਹਿਤ ਕਿਉਂ ਲੱਭਣ ਜਾਊਗਾ। ਮੁਸਕਤ ਬੂਝੋ ਪ੍ਰਭੂ ਬਹੋਰੀ। ਹਾਂ, ਗੁਰੂ ਮਹਾਰਾਜ ਨੇ ਥੋੜਾ ਥੋੜਾ ਹੱਸਦਿਆਂ ਫਿਰ ਪੁੱਛ ਲਏ ਇਹਨਾਂ ਨੂੰ, ਪੁਰਖਾ ਸਦਨ ਹੈ ਕਿਸ ਠੌਰੀ, ਵੀ ਪੁਰਖਾ ਤੇਰੇ ਕਿੱਥੇ ਘਰ ਹਨ, ਕੌਣ ਨਾਮ ਨਿਜ ਦੇਹ ਬਤਾਈ, ਤੁਹਾਡਾ ਨਾਮ ਕੀ ਹੈ, ਵੀ ਆਪਣਾ ਨਾਮ ਵੀ ਸਾਨੂੰ ਦੱਸ ਦੇ। ਸੁਣ ਬੋਲਿਓ ਲਹਿਣਾ ਸੁਖ ਪਾਈ, ਸੁਖ ਪਾ ਕੇ ਲਹਿਣਾ ਜੀ ਬੋਲੇ ਚੱਲੇ ਇਸ ਤਰ੍ਹਾਂ, ਹੇ ਸਤਿਗੁਰ ਤੁਮ ਬਖਸ਼ਣ ਹਾਰੇ। ਹੇ ਸਤਿਗੁਰੂ, ਤੁਸੀਂ ਔਗਣਾ ਗੁਨਾਹਾਂ ਨੂੰ ਮਾਫ ਕਰਨ ਵਾਲੇ ਬਖਸ਼ਣ ਵਾਲੇ ਹੋ। ਕ੍ਰਾਮ ਖਡੂਰ ਨਿਕੇਤ ਹਮਾਰੇ, ਆਪ ਜਾਣਦੇ ਹੋ ਇਸ ਵੇਲੇ ਮੇਰੇ ਜਿਹੜੇ ਮਕਾਨ ਹੈ ਖਡੂਰ ਸਾਹਿਬ ਵਿਖੇ ਹੈ। ਲਹਿਣਾ ਨਾਮ ਕਹਿਤ ਹੈ ਮੇਰਾ, ਮੇਰਾ ਜਿਹੜਾ ਨਾਮ ਹੈ ਲਹਿਣਾ ਜੀ ਕਰਕੇ ਲੋਕ ਕਹਿੰਦੇ। ਸੁਣਿਓ ਸੁਜਸ ਮੈਂ ਰਾਵਰ ਕੇਰਾ, ਆਪ ਜੀ ਦਾ ਸ੍ਰੇਸ਼ਟ ਜਸ ਸੁਣਿਆ ਹੈ। ਬਹੁਤ ਦਿਵਸ ਕੀ ਦਰਸ਼ਨ ਚਾਹੀ, ਉਹ ਦਰਸ਼ਨਾਂ ਚ ਸਮੇਂ ਤੋਂ ਲੈ ਕੇ ਆਪ ਜੀ ਦੇ ਦਰਸ਼ਨਾਂ ਦੀ ਮੈਨੂੰ ਚਾਹਨਾ ਖਾਸ਼ ਬਣੀ ਹੋਈ ਸੀ। ਮਨ ਅਬ ਕਰਖ ਬੋਲ ਲੀ ਪਾਹੀ, ਤਾਂ ਮਨ ਨੂੰ ਖਿੱਚ ਕੇ ਤੁਸੀਂ ਵਾਰਾ ਆਪਣੇ ਕੋਲ ਮੈਨੂੰ ਸੱਦ ਲਿਆ, ਬੁਲਾ ਲਿਆ ਹੈ। ਅਹ ਸੁਗੰਧ ਕੀਰਤੀ ਪਾਵਨ, ਆਪ ਜੀ ਦੀ ਜਿਹੜੀ ਮਹਿਮਾ ਵਡਿਆਈ ਹੈ ਬੜੀ ਪਵਿੱਤਰ ਸੁਗੰਧੀ ਹੈ। ਆਇਓ ਮੈਂ ਭੌਰ ਲੁਭਾਵਨ, ਮੈਂ ਮਹਾਰਾਜ ਇਹਦੇ ਤੇ ਭੋਰੇ ਵਾਂਗ ਲੁਭਾਏ ਮਨ ਲਟੂ ਹੋਣ ਲਈ ਆਇਆ। ਸ੍ਰੀ ਗੁਰ ਕਹਿ ਲਹਿਣੇ ਤੈ ਲਹਿਣਾ, ਗੁਰੂ ਮਹਾਰਾਜ ਕਹਿਣ ਲੱਗੇ ਵੀ ਭਾਈ ਲਹਿਣੇ ਤੂੰ ਤਾਂ ਲੈਣਾ ਸਭ ਕੁਛ, ਸੁਣ ਪੁਰਖਾ ਹਮਨੇ ਹੈ ਦੇਣਾ। ਪੁਰਖਾ ਸੁਣ ਲਾ, ਅਸੀਂ ਤੈਨੂੰ ਸਭ ਕੁਛ ਦੇਣਾ ਹੈ, ਤੂੰ ਲੈਣਾ ਹੈ ਸਭ ਕੁਛ। ਦੋਹਰਾ ਅਬ ਜਾਵੋ ਪੁਨ ਆਈਏ, ਚੰਗਾ ਵੀ ਲੈਣਾ ਲੈਣ ਵਾਲੇ ਤੂੰ ਹੁਣ ਆਪਣੇ ਘਰ ਵੱਲ ਨੂੰ ਚਲਾ ਜਾ, ਫਿਰ ਆ ਜਾਈ। ਹੋਇ ਕਹਿ ਆਪਣੇ ਧਾਮ, ਇੱਕ ਵਾਰੀ ਆਪਣੇ ਘਰ ਹੋਇਆ ਫਿਰ ਤੂੰ ਬਈ ਵਾਪਸ ਆ ਜਾਏ। ਸੁਣ ਲਹਿਣਾ ਹਰਖਿਓ ਹਿਰਦੇ, ਉਸ ਵੇਲੇ ਮਹਾਰਾਜ ਤੋਂ ਸੁਣ ਕੇ ਲਹਿਣਾ ਜੀ ਹਿਰਦੇ ਵਿੱਚ ਬਹੁਤ ਖੁਸ਼ ਹੋ ਗਏ। ਜਿਉ ਆਮੀ ਖੁਆ ਆਮ, ਅੰਬ ਖਾਣ ਵਾਲੇ ਨੂੰ ਅੰਬ ਵਧੀਆ ਪੱਕਾ ਮਿਲ ਜਾਏ ਤੇ ਉਹ ਫਿਰ ਉਹ ਖੁਸ਼ ਹੋ ਜਾਂਦਾ, ਵੀ ਮੈਂ ਚਾਹੁੰਦਾ ਸੀ ਵੀ ਵਧੀਆ ਮਿੱਠਾ ਅੰਬ ਮਿਲੇ ਤੇ ਉਹ ਮਿਲ ਗਿਆ, ਜਿਵੇਂ ਉਹ ਖੁਸ਼ ਹੋ ਜਾਂਦਾ ਹੈ। ਇਸ ਤਰ੍ਹਾਂ ਜਦੋਂ ਮਹਾਰਾਜ ਨੇ ਕਿਹਾ ਵੀ ਇੱਕ ਵਾਰੀ ਤੂੰ ਘਰਾਂ ਚਲਾ ਜਾ ਫਿਰ ਵਾਪਸ ਆ ਜਾਈ, ਫਿਰ ਉਸ ਵੇਲੇ ਬਹੁਤ ਹੀ ਪ੍ਰਸੰਨ ਖੁਸ਼ ਹੋ ਗਏ। ਜਿਵੇਂ ਲਹਿਣਾ ਜੀ ਫਿਰ ਮਹਾਰਾਜ ਉਹ ਅੱਗੇ ਹੁਕਮ ਲੈ ਕੇ ਖਡੂਰ ਸਾਹਿਬ ਚਲੇ ਗਏ ਸਨ ਅਤੇ ਸੰਗੀਆਂ ਸਾਥੀਆਂ ਨੂੰ ਕਹਿਣ ਲੱਗੇ ਵੀ ਤੁਸੀਂ ਜਾਓ ਉੱਧਰ, ਹੁਣ ਜਵਾਲਾਮੁਖੀ ਅਸੀਂ ਤਾਂ ਜਾਣਾ ਨਹੀਂ, ਅਸੀਂ ਤਾਂ ਵਾਪਸ ਮੁੜਾਂਗੇ, ਜਿੱਥੇ ਆਉਣਾ ਸੀ ਉੱਥੇ ਆ ਗਏ ਹਾਂ। ਉਹ ਜਿਵੇਂ ਉਹਨਾਂ ਦਾ ਸਾਥ ਛੱਡ ਕੇ ਆ ਵਾਪਸ ਆਏ, ਫਿਰ ਦੁਬਾਰਾ ਗੁਰੂ ਅੰਗਦ ਸਾਹਿਬ ਮਹਾਰਾਜ ਰੂਪ ਦੇ ਵਿੱਚ ਆ ਕੇ ਹਜ਼ੂਰੀ ਵਿੱਚ ਪਹੁੰਚ ਗਏ, ਸੇਵਾ ਵਿੱਚ ਜੁੜ ਗਏ ਸਨ। ਉਹ ਪ੍ਰਸੰਗ ਜਿਵੇਂ ਲੜੀਵਾਰ ਵਿੱਚ ਅੱਗੇ ਦੀਵਾਨਾਂ ਵਿੱਚ ਆਏਗਾ ਉਹ ਆਪਾਂ ਸਰਵਣ ਕਰਕੇ ਲਹਾ ਲਵਾਂਗੇ। ਅੱਜ ਇੱਥੇ ਹੀ ਸਮਾਪਤੀ ਹੈ ਜੀ। ਅਬ ਜਾਵੋ ਪੁਨ ਆਈਐ ਹੋਇ ਕਹਿ ਆਪਣੇ ਧਾਮ, ਸੁਣ ਲਹਿਣਾ ਹਰਖਿਓ ਹਿਰਦੇ ਜਿਉ ਆਮੀ ਖੁਆ ਆਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਂ ਆਧਾਰ।